ਗੁਰੂ ਸਾਹਿਬ ਜੀਓ, ਸਤਿਗੁਰ ਨੇਮ ਸਦਾ ਨਿਰਬਾਹੈ, ਜਾਮ ਜਾਮਨੀ ਜਾਗਨ ਕਾ ਹੈ, ਉਠ ਹੈ ਕਿਰਿਆ ਨਿਤ ਕੀ ਕਰ ਸਾਰੀ, ਕਰ ਹੈ ਸੋਚ ਸੰਗ ਮਿਰਤ ਕਾ ਬਾਰੀ। ਸਤਿਗੁਰ ਨੇਮ ਸਦਾ ਨਿਰਬਾਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ, ਜਿਸ ਦੇ ਵਿਚਕਾਰ ਕੱਲ੍ਹ ਦੇ ਇਤਿਹਾਸ ਵਿੱਚ ਪ੍ਰਸੰਗ ਬੜੇ ਵਿਸਥਾਰ ਨਾਲ ਆਇਆ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਗੁਰਸਿੱਖੀ ਦੀ ਰਹਿਣੀ ਬਹਿਣੀ ਹੈ ਉਹਦੇ ਸੰਬੰਧੀ ਖੋਲ੍ਹ ਕੇ ਵਾਕਫੀਅਤ ਮੰਗੀ ਹੈ। ਉਹ ਸਾਰਾ ਇਤਿਹਾਸ ਵਿੱਚ ਪ੍ਰਸੰਗ ਆਪਾਂ ਲੜੀਵਾਰ ਰੂਪ ਵਿੱਚ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਹੀ ਚੁੱਕੇ ਹਾਂ। ਅਤੇ ਜਿਹੜਾ ਆਪਣਾ ਮਹਾਰਾਜ ਦਾ ਹਮੇਸ਼ਾ ਦਾ ਨਿਯਮ ਸੀ, ਨੇਮ ਸੀ, ਉਹ ਜਿਹੜਾ ਪ੍ਰਸੰਗ ਹੈ ਅੱਜ ਆ ਰਿਹਾ ਹੈ, ਸਿੱਖੀ ਦੀ ਰਹਿਣੀ ਬਹਿਣੀ ਹੈ ਉਹਦੇ ਸੰਬੰਧੀ ਜਿਵੇਂ ਮਹਾਰਾਜ ਨੇ ਬਚਨ ਕੀਤੇ ਸੋ ਕੱਲ੍ਹ ਸੁਣ ਲਏ ਸੀ। ਅਤੇ ਆਪ ਜਿਹੜਾ ਹਮੇਸ਼ਾ ਹਰ ਰੋਜ਼ ਦਾ ਨਿਯਮ ਨਿਭਾਉਂਦੇ ਸਨ, ਨੇਮ ਵਿੱਚ ਚੱਲਦੇ ਸਨ, ਉਹ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਚਿੱਤ ਲਾ ਕੇ ਸੁਣੀਏ ਜੀ। ਸਤਿਗੁਰ ਨੇਮ ਸਦਾ ਨਿਰਬਾਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਗੁਰਸਿੱਖੋ, ਸਤਿਗੁਰੂ ਅਮਰਦਾਸ ਸਾਹਿਬ ਜੀ ਆਪ ਜਿਹੜਾ ਹਮੇਸ਼ਾ ਨੇਮ ਹੈ ਇਹ ਨਿਭਾਉਂਦੇ, ਨੇਮ ਨੂੰ ਇਸ ਨਿਯਮ ਵਿੱਚ ਸੁਧਾਰ ਰਹਿੰਦੇ ਹਨ। ਜਾਮ ਜਾਮਨੀ ਜਾਗਨ ਕਾ ਹੈ, ਉਹ ਕੀ ਹੈ ਸਦਾ ਦਾ ਨੇਮ, ਵੀ ਜਦੋਂ ਵੀ ਪਹਿਰ ਰਾਤ ਰਹਿੰਦੀ ਹੈ ਉਸ ਵੇਲੇ ਸਤਿਗੁਰੂ ਜੀ ਜਾਗਣਾ ਕਰਦੇ, ਭਾਵ ਤਿੰਨ ਘੰਟੇ ਰਾਤ ਰਹਿੰਦੇ ਆਪ ਜੀ ਜਾਗ ਪੈਂਦੇ ਹਨ। ਉੱਠ ਹੈ ਕਿਰਿਆ ਨਿਤ ਕੀ ਕਰ ਸਾਰੀ, ਇਸ ਤਰ੍ਹਾਂ ਉੱਠ ਪੈਂਦੇ ਨੇ ਪਹਿਰ ਰਾਤ ਰਹਿਆ ਹੋਇਆ, ਫਿਰ ਹਮੇਸ਼ਾ ਜਿਹੜੀ ਜਿਹੜੀ ਕਿਰਿਆ ਹੈ ਉਹ ਕਰਨ ਲੱਗ ਪੈਂਦੇ ਹਨ। ਕਰ ਹੈ ਸੋਚ ਸੰਗ ਮਿਰਤ ਕਾ ਬਾਰੀ, ਜਿਹੜਾ ਪਾਣੀ ਹੈ ਮਿੱਟੀ ਹੈ ਉਹਦੇ ਨਾਲ ਸਾਰੀ ਜਿਹੜੀ ਜਿਹੜੀ ਕਿਰਿਆ ਕਰ ਰਹੇ ਨੇ, ਕਿਸੇ ਨੇ ਹਿਲਾਇਆ ਹੋਊਗਾ ਉਸ ਤਰ੍ਹਾਂ ਤੁਰਾਂ ਜਿਵੇਂ ਤੁਸੀਂ ਹਿਲਾਇਆ ਨਾ ਕਰੋ, ਜਿੱਥੇ ਟਿਕਿਆ ਉੱਥੇ ਟਿਕਿਆ ਰਹਿੰਦਾ, ਮਿਕਸਚਰ ਦੀਆਂ ਹਿਲਾਈਆਂ ਹੋਣਗੀਆਂ ਸੱਚਾਂ ਸੱਚਾਂ ਦੀਆਂ। ਤਾਂ ਪਾਣੀ ਪਾਇਆ ਚ ਗਲਾਸ 'ਚ ਪਾਣੀ ਪਾਇਆ ਦੇ ਦੇਣੇ ਹੁਣੇ ਨਹੀਂ, ਤੂੰ ਕਿੱਥੇ ਪਾਉਣ ਲੈਣਾ ਪਹਿਲਾਂ ਪਾਣੀ ਵੇਖ ਕੇ ਮੇਰਾ ਹਿਸਾਬ ਦੇਣੇ ਤੇ ਜੀਵਨ ਕੀ ਕਹਿੰਦੇ। ਅੱਖਰੀ ਮੀਚ ਲੈਂਦਾ ਵੀ ਇੱਥੇ ਹੈਗਾ ਕਿ ਨਹੀਂ, ਕੋਈ ਗੁਰਦੁਆਰੇ ਤਾਂ ਨਹੀਂ ਰਹਿੰਦਾ ਤੂੰ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਸੱਚਾਚਾਰ ਹੈ ਨਾ, ਯਾਨੀ ਲੈਟਰੀ ਤੋਂ ਬਾਅਦ ਮੈਦਾਨ ਆਦਿਕ ਜਾ ਕੇ ਫਿਰ ਜਿਹੜਾ ਪਵਿੱਤਰਤਾ ਹੀ ਆ ਉਹ ਮਿੱਟੀ ਅਤੇ ਪਾਣੀ ਨਾਲ ਕਰਦੇ ਨੇ। ਕਰੈ ਸੋਜ ਸੰਗ ਮ੍ਰਿਤਕਾ ਬਾਰੀ, ਬਾਰੀ ਨਾ ਪਾਣੀ ਦਾ, ਮ੍ਰਿਤਕਾ ਨਾ ਮਿੱਟੀ ਦਾ ਹੈ। ਮਿੱਟੀ ਅਤੇ ਪਾਣੀ ਦੇ ਨਾਲ ਕਹਿੰਦੇ ਸੋਚਾ ਚਾਰ ਕਰਦੇ, ਯਾਨੀ ਪਵਿੱਤਰਤਾ ਦਾ ਕਰਤੱਵ ਕਰਦੇ। ਉਹ ਅੱਜ ਕੱਲ੍ਹ ਤਾਂ ਹੁਣ ਮਿੱਟੀ ਤਾਂ ਗਈ ਹੈ, ਮਾੜਾ ਮੋਟਾ ਜਾਂ ਕੋਈ ਸਾਬਣ ਸੁਬਰੇ ਲਾ ਕੇ, ਮਾੜਾ ਜਿਹਾ ਸਰਫ ਜਿਹਾ ਲਾ ਕੇ ਕੰਮ ਜਿਹਾ ਸਾਰਦੇ ਹੈ, ਮਿੱਟੀ ਨੂੰ ਤਾਂ ਉਹ ਹੀ ਮਾੜਾ ਸਮਝਦੇ ਨੇ ਵੀ ਉਹ ਮਿੱਟੀ ਨੇ ਹੱਥ ਕਿਉਂ ਲਵੇੜਨੇ। ਚਲੋ ਇਹ ਤਾਂ ਘਰਾਂ ਵਿੱਚ ਚੱਲਣਾ ਸੀ, ਬੜੇ ਬੜੇ ਗੁਰਦੁਆਰਿਆਂ ਵਿੱਚ ਵੀ ਇਹ ਬਸ ਸਾਬਣ ਅਤੇ ਸਰਬ ਪ੍ਰਧਾਨ ਹੋਈ ਪਈ, ਗੁਰੂ ਕੇ ਲੰਗਰ ਵਿੱਚ ਵੀ ਅਤੇ ਜਿੱਥੇ ਲੈਟਰਿਨ ਬਾਥਰੂਮ ਉੱਥੇ ਵੀ ਬਸ ਇਹੀ ਪਿਆ। ਕਹਿੰਦੇ ਉਹ ਤਾਂ ਵੀ ਸੱਚਾਈ ਕਰਨਾ ਹੈ, ਉਸ ਵੇਲੇ ਭਲਾ ਸਾਬਣ ਹੈ ਨਹੀਂ ਸੀ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਵੀ ਸ਼ਬਦ ਵਿੱਚ ਦੇ ਸਾਬਣ ਲੱਗਿਆ, ਉੱਥੋਂ ਵੀ ਸਾਬਣ ਤਾਂ ਉਦੋਂ ਵੀ ਹੈਗਾ ਸੀ, ਉਹਦੇ ਨਾਲ ਇਹ ਪਵਿੱਤਰਤਾ ਸੁਚਮਤਾ ਹੁੰਦੀ। ਅਤੇ ਫਿਰ ਗੁਰੂ ਮਹਾਰਾਜ ਉਦੋਂ ਆਪ ਹੀ ਉਹ ਸਾਬਣ ਸੁਬਣ ਲਾ ਕੇ ਹੱਥ ਧੋ ਲੈਂਦੇ, ਸਾਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ। ਵੀ ਜਿਹੜੇ ਗੁਰੂ ਗੱਲ ਨੇ ਗੱਲ ਕਹੀ ਹੈ ਨਾ, ਉਹ ਅਸੀਂ ਕਰਨੀ ਨਹੀਂ ਹੈ, ਆਪਣੀ ਮਰਜ਼ੀ ਕਰਨੀ ਹੈ। ਉਹ ਕਹਿਣਾ ਅਸੀਂ ਸਿੱਖ ਹਾਂ, ਘੱਟ ਤਾਂ ਨਹੀਂ ਕੋਈ। ਵੀ ਜਿਹੜੀ ਗੁਰੂ ਦੀ ਕਹੀ ਉਹ ਤਾਂ ਅਸੀਂ ਗੱਲ ਮੰਨਦੇ ਨਹੀਂ ਹੈ, ਅਤੇ ਫਿਰ ਅਸੀਂ ਕੀ ਕਾਹਦੇ ਕ ਸਿੱਖ ਹੋ ਗਏ, ਕਿੱਥੋਂ ਦੇ ਸਿੱਖ ਹੋ ਗਏ। ਗੁਰੂ ਕਲਗੀਧਰ ਜੀ ਨੇ ਵਚਨ ਕੀਤੇ ਸਨ ਕਿ ਜਦੋਂ ਵੀ ਇਹ ਕਿਰਿਆ ਕਰਨੀ ਹੈ ਨਾ ਮਦਾਨ ਆਦਿਕ ਦੀ, ਉਦੋਂ ਪੰਜ ਵਾਰੀ ਮਿੱਟੀ ਨਾਲ ਹੱਥ ਮਾਂਜਣੇ ਅਤੇ ਪੰਜ ਵਾਰੀ ਧੋਣੇ। ਅਤੇ ਹੁਣ ਦੇਖ ਲਓ ਕੋਈ ਪੰਜ ਵਾਰੀ ਮਿੱਟੀ ਨਾਲ ਹੱਥ ਮਾਂਜਦਾ ਅਤੇ ਪੰਜ ਵਾਰੀ ਧੋਂਦਾ, ਕਈ ਤਾਂ ਇੱਕ ਵਾਰੀ ਵੀ ਨਹੀਂ ਧੋਂਦੇ ਹੋਣੇ, ਮਾੜਾ ਮੋਟਾ ਜਿਹਾ ਉੱਥੇ ਪਾਣੀ ਜਿਹਾ ਪਾ ਕੇ ਬਸ ਹੱਥ ਪਿੱਛੇ ਜੇ ਫੇਰ ਲੈਂਦੇ, ਕਹਿੰਦੇ ਗੰਗਾ ਅੱਗੇ ਪਿੱਛੇ ਚੱਲਦੀ ਹੈ। ਜੇ ਇਸ਼ਨਾਨ ਆਰਕ ਦੀ ਗੱਲ ਹੈ, ਕਹਿੰਦੇ ਵੀ ਚਲੋ ਕਰ ਲਓ ਪੰਜ ਇਸ਼ਨਾਨ, ਕਹਿੰਦੇ ਸ਼ੇਰਾਂ ਦੇ ਮੂੰਹ ਕਿਹਨੇ ਧੋਤੇ ਆ, ਠੀਕ ਹੈ ਉਹ ਇਸ਼ਨਾਨ ਵੀ ਗਿਆ ਅੰਮ੍ਰਿਤ ਵੇਲੇ ਦਾ, ਅਤੇ ਬਾਕੀ ਅਸਵਿੱਤਰਤਾ ਦੀ ਕਿਰਿਆ ਵੀ ਬਹਿ ਗਈ। ਉਹਨੇ ਅਸੀਂ ਕਹਿੰਦੇ ਹਾਂ ਵੀ ਪੂਰਨ ਗੁਰਸਿੱਖ ਹੈ, ਕੋਈ ਘੱਟ ਨਹੀਂ ਕਿਸੇ ਪਾਸੇ। ਤਾਂ ਜੇ ਸਤਿਗੁਰੂ ਆਪ ਜੀ ਮਿੱਟੀ ਨਾਲ ਹੱਥ ਮਾਰ ਕੇ ਪਾਣੀ ਨਾਲ ਧੋ ਸਕਦੇ ਤਾਂ ਸਾਨੂੰ ਕੀ ਸੱਪ ਲੜਿਆ ਭਲਾ, ਕਿ ਸਾਡੇ ਕੋਲ ਮਿੱਟੀ ਹੈ ਨਹੀਂ। ਸਭ ਕੁਛ ਹੈਗਾ, ਪਰ ਜੋ ਗੁਰੂ ਮਹਾਰਾਜ ਨੇ ਕਰਿਆ ਨਾ ਉਹ ਨਹੀਂ ਅਸੀਂ ਕਰਨਾ ਹੈ। ਯਾਨੀ ਅਸੀਂ ਆਪਣੀ ਅਕਲ ਨੂੰ ਪੁੱਤ ਨੂੰ ਬੱਚਾ ਉੱਚਾ ਸਮਝਦੇ ਹਾਂ, ਬਹੁਤ ਸਿਆਣੇ ਸਮਝਦੇ ਹੈ, ਅਸੀਂ ਬਿਲਕੁਲ ਹੀ ਬੇਅਕਲ, ਅੰਧੇ ਅਕਲੀ ਵਾਹਰੇ ਮੂਰਖ ਅੰਧ ਗਿਆਨ। ਕਹਿੰਦੇ ਵੀ ਜਿਹੜਾ ਸਾਬਣ ਹੈ ਡਾਕਟਰੀ ਅਸੂਲ ਅਨੁਸਾਰ ਕਹਿੰਦੇ ਜ਼ਿਆਦਾ ਜਰਾਸੀਮਾਂ ਨੂੰ ਨਾਸ਼ ਕਰਦਾ ਹੈ, ਠੀਕ ਜਰਾਸੀਮਾਂ ਨੂੰ ਨਾਸ਼ ਕਰਦਾ, ਉਹ ਪਵਿੱਤਰਤਾ ਨੂੰ ਤਾਂ ਨਹੀਂ ਕਰਦਾ ਹੈ। ਪਵਿੱਤਰਤਾ ਮਿੱਟੀ ਨਾਲ ਹੀ ਹੋਣੀ ਹੈ। ਗੁਰੂ ਕੇ ਲੰਗਰ ਵਿੱਚ ਵੀ ਭਾਂਡੇ ਮਾਂਜੇ ਜਾਂਦੇ ਸਨ, ਅਤੇ ਜਦੋਂ ਇਹ ਕਿਰਿਆ ਕਰਦੇ ਸੀ ਉਦੋਂ ਵੀ ਮਿੱਟੀ ਦਾ ਸਹਾਰਾ। ਇਸ ਕਰਕੇ ਇੱਥੇ ਆ ਰਿਹਾ ਪ੍ਰਸੰਗ ਵੀ ਕਈ ਜਦੋਂ ਕੋਈ ਮਿੱਟੀ ਨਾਲ ਹੱਥ ਜਾਂ ਮਾਂਜਦਾ ਨੂੰ ਦੇਖ ਦੇਖ ਕੇ ਹੱਸਦੇ ਵੀ ਇਹ ਕੀ ਕਰਦਾ ਹੈ, ਯਾਨੀ ਇਹ ਵੀ ਗਲਤ ਕਰ ਰਿਹਾ ਹੈ, ਵੀ ਐਵੇਂ ਹੀ ਇਹਨੂੰ ਵਹਿਮ ਹੈ ਵੀ ਸਾਬਣ ਨਾਲ ਹੱਥ ਧੋ ਲਓ ਜੀ ਬਸ ਸੁੱਚੇ ਹੋ ਗਏ। ਵਾਹ ਮਹਾਰਾਜ ਜੀ, ਇਸ ਤਰ੍ਹਾਂ ਕਹਿੰਦੇ ਮਿੱਟੀ 'ਤੇ ਪਾਣੀ ਲਾ ਕੇ ਸਾਰਾ ਇਹ ਪਵਿੱਤਰਤਾ ਦਾ ਕਰਤੱਵ ਕਰਦੇ ਹਨ। ਪੁਨ ਮਜਹਿ ਪਹਿਰਹਿ ਪਟ ਨਿਰਮਲ, ਫਿਰ ਉਸ ਤੋਂ ਬਾਅਦ ਇਸ਼ਨਾਨ ਕਰ ਲੈਂਦੇ, ਇਸ਼ਨਾਨ ਤੋਂ ਬਾਅਦ ਜਿਹੜੇ ਮੈਲ ਤੋਂ ਰਹਿ ਸਾਫ਼ ਸੁਥਰੇ ਵਸਤਰ ਪਹਿਨ ਲੈਂਦੇ ਹਨ। ਬੈਠੇ ਸਤਿਗੁਰ ਹੋਏ ਇਕਾਂਤ ਥਲ, ਫਿਰ ਇਕਾਂਤ ਜਗ੍ਹਾ ਵਿੱਚ ਹੋ ਕੇ ਸਤਿਗੁਰੂ ਸਾਹਿਬ ਜੀ ਚੌਂਕੜਾ ਮਾਰ ਕੇ ਬੈਠ ਜਾਂਦੇ ਹਾਂ। ਬ੍ਰਿਤੀ ਟਿਕਾਏ ਨਿਜ ਰੂਪ ਮਝਾਰੀ, ਜਿਹੜਾ ਆਪਣਾ ਸਰਚਿਤ ਅਨੰਦ ਸਰੂਪ ਹੈ ਉਹਦੇ ਵਿੱਚ ਮਨ ਦੀ ਬਿਰਤੀ ਨੂੰ ਟਿਕਾ ਲੈਂਦੇ ਹਨ। ਇਹ ਆਨੰਦ ਤਿਸ ਕੋ ਹਿਤਕਾਰੀ, ਆਓ ਜਿਹੜਾ ਹਿਤਕਾਰੀ ਆਨੰਦ ਹੈ ਉਸ ਤਿਸ ਕੋ ਲੇ, ਉਸ ਆਨੰਦ ਨੂੰ ਜੋ ਬੜਾ ਹਿਤਕਾਰੀ ਹੈ, ਭਲਾ ਹੈ, ਚੰਗਾ ਹੈ, ਉਸਨੂੰ ਆਪ ਲੈਂਦੇ ਹਨ। ਹੋਰ ਹੋਤ ਲਾ ਬ੍ਰਿਤੀ ਟਿਕਾਵੈ, ਇਸ ਤਰ੍ਹਾਂ ਕਹਿੰਦੇ ਸਵੇਰ ਹੁੰਦਿਆਂ ਤੱਕ ਮਨ ਦੀ ਬਿਰਤੀ ਨੂੰ ਟਿਕਾਈ ਰੱਖਦੇ ਸਚਿਤ ਆਨੰਦ ਰੂਪ ਵਿੱਚ। ਅਬ ਚਲ ਆਨੰਦ ਰੂਪ ਹੋ ਜਾਵੈ, ਇਸ ਤਰ੍ਹਾਂ ਕਹਿੰਦੇ ਬਿਰਤੀ ਟਿਕਾ ਕੇ ਆਪ ਜੀ ਜਿਹੜਾ ਅਬ ਚਲ ਆਨੰਦ ਵਾਹਿਗੁਰੂ ਹੈ, ਉਹਦਾ ਹੀ ਸਰੂਪ ਹੋ ਜਾਂਦੇ ਹਨ। ਦਿਵਸ ਚੜੇ ਸਿੱਖ ਹੋਏ ਸਮਦਾਏ, ਜਦੋਂ ਦਿਨ ਚੜ ਜਾਂਦਾ ਹੈ ਸਿੱਖ ਬਹੁਤ ਇਕੱਠੇ ਹੋ ਜਾਂਦੇ। ਦਰਸਹ ਸੇਵ ਹੈ ਸੁਖ ਕੋ ਪਾਏ, ਗੁਰੂ ਅਰਦਾਸ ਸਾਹਿਬ ਦੇ ਦਰਸ਼ਨ ਦਾਰ ਕਰਦੇ ਹੈ, ਸੇਵਾ ਕਰਦੇ ਉਹ ਸੁਖ ਪਾਉਂਦੇ। ਸ਼ਬਦ ਰਬਾਬੀ ਗਾਵਨ ਕਰੇ, ਇਸ ਤਰ੍ਹਾਂ ਇੱਕ ਪਾਸੇ ਦੀਵਾਨ ਲੱਗ ਜਾਂਦਾ ਹੈ, ਜਿਹੜੇ ਰਬਾਬੀ ਹਨ ਕੀਰਤਨੀਏ ਹਨ ਭਾਈ ਦਾਲਾ ਜੀ, ਉਹ ਆ ਕੇ ਕੀਰਤਨ ਕਰਦੇ ਹਨ, ਗਾਉਣਾ ਕਰਦੇ ਹਨ। ਸੰਗਤ ਸਹਿਤ ਸੁਨਹਿ ਮੁੱਧ ਧਰੈ, ਗੁਰੂ ਮਹਾਰਾਜ ਜੀ ਸੰਗਤਾਂ ਸਹਿ ਦੀਵਾਨ ਵਿੱਚ ਬੈਠ ਕੇ ਕੀਰਤਨ ਸੁਣਦੇ ਬੜਾ ਖੁਸ਼ੀ ਆਨੰਦ ਧਾਰਦੇ ਹਨ। ਚਿਰੰਕਾਲ ਲੱਗ ਠਾਂਡੇ ਰਹੇ, ਗੁਰੂ ਅਮਰਦਾਸ ਸਾਹਿਬ ਜੀ ਬਹੁਤ ਸਮੇਂ ਤੱਕ ਖੜੋਤਿਆਂ ਹੀ ਰਹਿੰਦੇ ਹਨ। ਕਿਲਕ ਪੀਤ ਮਹਿ ਕਰ ਸੋ ਗਹਿ, ਕੰਧੇ ਵਿੱਚ ਕਰਕੇ ਕਿੱਲੀ ਜੀ ਗੱਡੀ ਹੋਈ ਹੈ, ਉਹਨੂੰ ਹੱਥ ਨਾਲ ਮਹਾਰਾਜ ਜੀ ਪਕੜ ਲੈਂਦੇ ਹਨ। ਮਹਾਬਿਰਧ ਜੀਰਨ ਤਨ ਹੋਏ, ਕਿਉਂਕਿ ਮਹਾਨ ਬਿਰਧ ਅਵਸਥਾ ਹੈ, ਜਿਸ ਕਰਕੇ ਸਰੀਰ ਜਿਹੜਾ ਬਹੁਤਾ ਜਰਜਰੀ ਭੂਤ ਹੋਇਆ, ਬਹੁਤ ਜਿਹਾ ਕਮਜ਼ੋਰ ਪੁਰਾਣਾ ਜਿਹਾ ਹੋਇਆ ਹੈ। ਤਪ ਕੋ ਤਪ ਹੈ ਪਿਖ ਹੈ ਸਭ ਕੋਈ, ਸਭ ਕੋਈ ਵੇਖ ਰਿਹਾ ਗੁਰਸਿੱਖ ਵੀ, ਫਿਰ ਵੀ ਸਤਿਗੁਰੂ ਸਾਹਿਬ ਜੀ ਜਿਹੜੀ ਮਹਾਨ ਤਪੱਸਿਆ ਹੈ, ਮਹਾਨ ਘਾਲਣਾ ਉਹ ਕਰੀ ਜਾਂਦੇ। ਦੇਗ ਸੋ ਤਿਆਰ ਹੋਏ ਹੈ ਜਬੈ, ਜਿਸ ਵੇਲੇ ਗੁਰੂ ਕੇ ਲੰਗਰ ਦੇ ਵਿੱਚ ਦੇਗ ਰਸੋਈ ਤਿਆਰ ਹੋ ਜਾਂਦੀ, ਲੰਗਰ ਸਜ ਜਾਂਦਾ ਹੈ। ਸੰਗਤ ਸਹਿਤ ਅਚਹਿ ਗੁਰ ਤਬੈ, ਦੀਵਾਨ ਵਿੱਚੋਂ ਉੱਠ ਕੇ ਸਤਿਗੁਰੂ ਸਾਹਿਬ ਜੀ ਲੰਗਰ ਵਿੱਚ ਚਲੇ ਜਾਂਦੇ, ਉੱਥੇ ਸੰਗਤਾਂ ਦੇ ਸਹਿਤ ਸਤਿਗੁਰੂ ਜੀ ਭੋਜਨ ਛਕ ਲੈਂਦੇ ਹਨ। ਇੱਕ ਦਿਨ ਜਾਗੇ ਪ੍ਰਭੂ ਕਿਰਪਾਲ, ਇੱਕ ਦਿਨ ਦੀ ਗੱਲ ਹੈ, ਦਿਆਲੂ ਕਿਰਪਾਲੂ ਸਤਿਗੁਰੂ ਜੀ ਜਾਗ ਪਏ। ਕਰੀ ਸੋਚ ਮੱਜੇ ਤਿਸ ਕਾਲ, ਇਸ ਤਰ੍ਹਾਂ ਪਹਿਲਾਂ ਮੈਦਾਨ ਆਦਿਕ ਜਾ ਕੇ ਸੋਚਾਚਾਰ ਕੀਤਾ, ਯਾਨੀ ਉਹ ਪਵਿੱਤਰਤਾ ਕੀਤੀ ਹੈ, ਮਿੱਟੀ ਆਦਿਕ ਪਾਣੀ ਨਾਲ ਹੱਥ ਧੋ ਕੇ ਇਹਨੂੰ ਸੋਚਾਚਾਰ ਕਹਿੰਦੇ। ਉਸ ਤੋਂ ਬਾਅਦ ਫਿਰ ਆਪ ਜੀ ਨੇ ਮੱਜੇ ਕੀਏ, ਇਸ਼ਨਾਨ ਕਰ ਲਿਆ ਹੈ। ਹਿਤ ਦਰਸ਼ਨ ਕੇ ਤਨ ਜਾ ਪਾਨੀ, ਆ ਸਵੇਰੇ ਜਿਹੜੀ ਗੁਰੂ ਅਮਰਦਾਸ ਸਾਹਿਬ ਦੀ ਛੋਟੀ ਸੁਪੁੱਤਰੀ ਬੀਬੀ ਪਾਨੀ ਹੈ, ਸਤਿਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਏ ਵਾਸਤੇ, ਦਰਸ਼ਨ ਕਰਨ ਵਾਸਤੇ ਪਹੁੰਚੀ ਨਿਕਟ ਭਗਤ ਜੇ ਪਾਨੀ, ਗੁਰੂ ਅਮਰਦਾਸ ਸਾਹਿਬ ਦੇ ਹਜ਼ੂਰੀ ਵਿੱਚ ਪਹੁੰਚ ਗਈ, ਨੇੜੇ ਪਹੁੰਚ ਗਈ, ਜਿਸ ਦੀ ਜਿਹੜੀ ਭਗਤੀ ਹੈ ਸਤਿਗੁਰੂ ਦੇ ਮਨ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਤਬ ਚੌਂਕੀ ਪਰ ਸਤਿਗੁਰ ਚਰੇ, ਬੀਬੀ ਪਾਨੀ ਨੇ ਆ ਕੇ ਕੀ ਦੇਖਿਆ ਵੀ ਸਤਿਗੁਰੂ ਸਾਹਿਬ ਜੀ ਸਮਾਧੀ ਲਾਉਣ ਤੋਂ ਪਹਿਲਾਂ ਚੌਂਕੀ ਉੱਪਰ ਚੜ ਬੈਠੇ ਹਨ। ਧਿਆਨ ਧਰਨ ਹਿਤ ਬੈਠ ਬਕਰੇ, ਵਾਹਿਗੁਰੂ ਦੇ ਵਿੱਚ ਧਿਆਨ ਧਰਨਾ ਹੈ, ਧਿਆਨ ਲਾਉਣਾ, ਇਸ ਕਰਕੇ ਚੌਂਕੀ ਉੱਪਰ ਬੈਠਣਾ ਕੀਤਾ, ਚੌਂਕੜਾ ਮਾਰ ਕੇ ਤੌਣ ਬਿਲੋਚਨ ਮੁੰਦਰਿਤ ਕਰਕੇ, ਦੋਵੇਂ ਜਿਹੜੇ ਸੋਹਣੇ ਨੇਤਰ ਉਹਨਾਂ ਨੂੰ ਬੰਦ ਕਰਕੇ, ਅੰਤਰ ਮੁਖੀ ਬ੍ਰਿਤ ਕੋ ਧਰਕੇ, ਆਪਣੀ ਜਿਹੜੀ ਮਨ ਦੀ ਬਿਰਤੀ ਅੰਤਰ ਮੁਖ ਭਰ ਲਈ, ਅੰਦਰ ਵੱਲ ਨੂੰ ਕਰ ਲਈ, ਬਾਹਰ ਮੁਰ ਬਿਰਤੀ ਨੂੰ ਰੋਕਿਆ ਹੈ। ਹੋਏ ਅਡੋਲ ਤਬ ਲਾਏ ਸੋ ਧਿਆਨਾ, ਗੁਰੂ ਮਹਾਰਾਜ ਜੀ ਚੌਂਕੀ ਉੱਪਰ ਬੈਠ ਕੇ ਅੱਖਾਂ ਬੰਦ ਕਰਦੇ ਅੰਤਰ ਮੁਖ ਬਿਰਤੀ ਕਰਕੇ ਤੇ ਅਡੋਲ ਹੋ ਕੇ ਧਿਆਨ ਲਾਇਆ ਹੈ। ਸੁੰਭ ਸਮਾਨ ਗੁਰੂ ਭਗਵਾਨ, ਸੁਮਨੀ ਸੰਭ ਸਮਾਨ, ਸੰਭ ਸਮਾਨ ਗੁਰੂ ਭਗਵਾਨ, ਗੁਰੂ ਮਹਾਰਾਜ ਜੀ ਜਿਵੇਂ ਸ਼ਿਵ ਜੀ ਕੈਲਾਸ਼ ਪਰਬਤ ਉੱਪਰ ਬੈਠਾ ਹੁੰਦਾ ਨਾ ਸਮਾਧੀ ਲਾ ਕੇ, ਇਸ ਤਰ੍ਹਾਂ ਮਹਾਰਾਜ ਸਮਾਧੀ ਲਾ ਕੇ ਬੈਠੇ। ਉਤੋਂ ਹੀਨ ਚੌਂਕੀ ਇੱਕ ਪਾਵਾ, ਬੀਬੀ ਭਾਨੀ ਨੇ ਕੀ ਦੇਖਿਆ ਜਿਹੜਾ ਚੌਂਕੀ ਦਾ ਪਾਵਾ ਜਾ, ਕਹਿੰਦੇ ਹੀਨ ਜਾ ਹੈ ਸੀ, ਟੁੱਟਿਆ ਹੈ ਸੀ, ਕਮਜ਼ੋਰ ਹੈ ਸੀ। ਇੱਕ ਭਾਨੀ ਇਮ ਕਿਮ ਠਹਿਰਾਵਾ, ਟੁੱਟਿਆ ਪਾਵਾ ਜਾ ਵੇਖ ਕਰਕੇ ਬੀਬੀ ਭਾਨੀ ਨੇ ਮਨ ਦੇ ਵਿੱਚ ਵਿੱਚੋਂ ਠਹਿਰਾਇਆ, ਮਨ ਵਿੱਚੋਂ ਉਤਾਰਿਆ ਹੈ। ਹਾਲਹਿ ਪਿਤਾ ਇਤਹੁ ਜਬ ਹੋਏ, ਜਦੋਂ ਪਿਤਾ ਸਤਿਗੁਰੂ ਜੀ ਹਿੱਲਣਗੇ ਨਾ, ਇੱਧਰ ਉੱਧਰ ਹੋਣਗੇ, ਤਦੋਂ ਇਹ ਚੌਂਕੀ ਹਿੱਲ ਜਾਵੇਗੀ। ਚੌਂਕੀ ਡੋਲ ਜਾਏ ਥਿਤ ਜੋਏ, ਜਦੋਂ ਪਿਤਾ ਸਤਿਗੁਰੂ ਜੀ ਇੱਧਰ ਉੱਧਰ ਹੋ ਕਰਕੇ ਹਾਲਹਿ ਕਿ ਹਿੱਲਣਗੇ, ਤੇ ਉਸ ਵੇਲੇ ਚੌਂਕੀ ਕਹਿੰਦੇ ਡੋਲ ਜਾਏਗੀ। ਛੁੱਟ ਹੈ ਸਮਾਧ ਅਗਾਦ ਅਰਾਧੂ, ਕਿਉਂ ਪਿਤਾ ਸਤਿਗੁਰੂ ਜੀ ਅਗਾਦ ਸਨੂਦ ਨੂੰ ਕਹਿੰਦੇ ਸਮਾਧੀ ਲਾ ਕੇ ਅਰਾਧ ਰਹੇ, ਉਹਦੇ ਵਿੱਚੋਂ ਸਮਾਧੀ ਖੁੱਲ ਜਾਏਗੀ। ਜਿਸ ਹਿਤ ਜੋਗੀ ਯਤਨ ਸੋ ਸਾਧੂ, ਜਿਸ ਅਗਾਦ ਸਰੂਪ ਨੂੰ ਅਰਾਧਨ ਵਾਸਤੇ ਜਿਹੜੇ ਜੋਗੀ ਜਨ ਸਾਧਨਾ ਯਤਨ ਕਈ ਤਰ੍ਹਾਂ ਦੇ ਸਾਧੇ ਨੇ ਕਰਦੇ ਹਨ। ਪਰ ਹੈ ਵਿਖੇਪ ਧਿਆਨ ਕੇ ਮਾਹੀ, ਇਸ ਤਰ੍ਹਾਂ ਸਤਿਗੁਰੂ ਦੇ ਧਿਆਨ ਦੇ ਵਿੱਚ ਕਹਿੰਦੇ ਵਿਖੇਪਤਾ ਹੀ ਪਏਗੀ, ਡੁਲਾਵਾਂ ਹੋ ਗਈ, ਡੋਲ ਜਾਵੇਗਾ, ਹਿਲਚਲ ਹੋ ਜਾਵੇਗੀ। ਬਿਰਤ ਅਡੋਲ ਟਿਕ ਹੈ ਤਬ ਨਾਹੀ, ਇੱਕ ਵਾਰੀ ਜਦੋਂ ਧਿਆਨ ਦੇ ਵਿਸ਼ੇਸ਼ ਆ ਗਈ, ਹਲਚਲ ਆ ਗਈ, ਫਿਰ ਸਤਿਗੁਰੂ ਦੀ ਬਿਰਤੀ ਅਡੋਲ ਹੋ ਕੇ ਟਿਕਣੀ ਨਹੀਂ। ਅਪਰ ਵਸਤ ਤਹਿ ਪਾਏ ਨਾ ਕੋਈ, ਇਸ ਕਰਕੇ ਬੀਬੀ ਭਾਨੀ ਜੀ ਨੇ ਇੱਧਰ ਉੱਧਰ ਤੱਕਿਆ, ਹੋਰ ਕੋਈ ਵਸਤੂ ਇਹਨੂੰ ਪਾਈ ਨੀ, ਲੱਭੀ ਹੀ ਨਹੀਂ ਆ ਜਿਹੜੀ ਉਹ ਟੁੱਟੇ ਹੋਏ ਪਾਵੇ ਦੇ ਹੇਠ ਦੇ ਦੇਵੇ। ਪਾਵੇ ਤਰੇ ਧਰੇ ਹਿਤ ਜੋਈ, ਜਿਹੜਾ ਕਹਿੰਦੇ ਪਾਵੇ ਦੇ ਹੇਠਾਂ ਉਹ ਚੌਹ ਦਿਸ ਦ੍ਰਿਗਨ ਚਲਾਏ ਨਿਹਾਰਾ, ਚਾਰੇ ਤਰਫ ਹੀ ਆਪਣੇ ਨੇਤਰਾਂ ਨੂੰ ਚਲਾ ਚਲਾ ਕੇ ਵੇਖਿਆ ਹੈ, ਜਾਣੀ ਹਰ ਪਾਸੇ ਝਾਤੀ ਮਾਰ ਕੇ ਦੇਖਿਆ ਹੈ। ਨਹਿ ਸਮੀਪ ਜੋ ਦੇਹ ਅਧਾਰਾ, ਐਸੇ ਕੋਈ ਬਸਤੀ ਨੇੜੇ ਹੀ ਨਹੀਂ ਹੈ ਜਿਹਦਾ ਆਸਰਾ ਸਹਾਰਾ ਬੀਬੀ ਜੀ ਉਹ ਪਾਵੀ ਹੇਠਾਂ ਦੇ ਦੇਣ। ਉਤਲਾਵਤ ਨੇ ਦੀਨ ਸਹਾਥ, ਫਿਰ ਇਹ ਕਹਿੰਦੇ ਬੀਬੀ ਭਾਨੀ ਨੇ ਕਾਹਲੀ ਕਰਦਿਆ ਹੋਇਆ ਜਿਹੜਾ ਆਪਣਾ ਹੱਥ ਹੈ ਨਾ ਉਹੀ ਪਾਵੇ ਦੇ ਹੇਠ ਹੇਠ ਦੇ ਦਿੱਤਾ। ਨਹਿ ਡੋਲੇ ਚੌਂਕੀ ਤੇਹ ਸਾਥ, ਇਸ ਕਰਕੇ ਮੇਰੇ ਹੱਥ ਦੇ ਨਾਲ ਜਿਹੜੀ ਸਤਿਗੁਰੂ ਦਾ ਚੌਂਕੀ ਉਹ ਡੋਲੇ ਨਾ, ਹਿੱਲੇ ਜੁੱਲੇ ਨਾ। ਚੌਹ ਪਾਵੇ ਪਰ ਇੱਕ ਸਮ ਭਾਰੂ, ਇਸ ਤਰ੍ਹਾਂ ਕਹਿੰਦੇ ਜਿਹੜੇ ਚੌਂਕੀ ਦੇ ਚਾਰੇ ਪਾਵੇ ਉਹਨਾਂ ਦੇ ਉੱਪਰ ਇੱਕ ਸਮਾਨ ਇੱਕੋ ਜਿਹਾ ਜਿਹੜਾ ਭਾਰ ਹੈ ਬੋਝ ਹੈ। ਹੋਤ ਭਇਓ ਸਭ ਲੀਨ ਸਹਾਰੂ, ਆ ਜਦੋਂ ਇਹਨਾਂ ਨੇ ਹੱਥ ਦੇ ਦਿੱਤਾ ਤੇ ਉਹ ਕਹਿੰਦੇ ਇੱਕੋ ਜਿਹਾ ਭਾਰ ਆਇਆ ਹੈ, ਜਿੱਥੇ ਹੱਥ ਦਿੱਤਾ ਉਹਦੇ ਤੇ ਵੀ ਬੋਝ ਪਿਆ, ਸਾਰਾ ਬੋਝ ਭਾਰ ਸਹਾਰ ਲਿਆ ਬੀਬੀ ਨੇ। ਤਨ ਇਸਤਰੀ ਕਰ ਕੋਮਲ ਕਰ ਹੈ, ਕਿਉਂਕਿ ਇਸਤਰੀ ਦਾ ਸਰੀਰ ਸੀ ਜਿਸ ਕਰਕੇ ਬੀਬੀ ਦਾ ਹੱਥ ਜਿਹਾ ਬੜਾ ਕੂੜਾ ਜਿਹਾ ਹੈ ਸੀ। ਭਇਓ ਭਾਰ ਤੇ ਪੀੜਤ ਤਰ ਹੈ, ਜਦੋਂ ਕਹਿੰਦੇ ਉਹ ਭਾਰ ਪਿਆ ਬੋਝ ਪਿਆ ਹੈ ਤੇ ਇਸ ਤਰ੍ਹਾਂ ਕਹਿੰਦੇ ਉਹ ਬੜਾ ਪੀੜਤ ਜਾ ਹੋਇਆ, ਹੱਥ ਨੂੰ ਪੀੜਾ ਜੀ ਹੋਈ ਹੈ। ਤਉ ਨ ਕਰਿਓ ਡੁਲਾਵਨ ਕਰ ਕੋ, ਤਾਂ ਵੀ ਜਿਹੜਾ ਆਪਣਾ ਚੌਂਕੀ ਦੇ ਪਾਵੇ ਹੇਠਾਂ ਹੱਥ ਜਾ ਦਿੱਤਾ ਨੂੰ ਇੱਧਰ ਉੱਧਰ ਹਿਲਾਉਣਾ ਚਲਾਉਣਾ ਨਹੀਂ ਕੀਤਾ, ਬਾਹਰ ਹੇਠੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਬੈਠੀ ਰਹੀ ਧੀਰ ਧਰ ਉਰ ਕੋ, ਹਿਰਦੇ ਵਿੱਚ ਪੂਰਾ ਧੀਰ ਧਾਰ ਕੇ ਬੈਠੀ ਰਹੀ ਹੈ। ਪਾਵਾ ਰਹੇ ਹਥੇਰੀ ਗੱਡ ਕੇ, ਇਸ ਤਰ੍ਹਾਂ ਕਹਿੰਦੇ ਉਹ ਨੇਤ ਹੋਈ ਹੈ ਜਿਹੜਾ ਉਹ ਚੌਂਕੀ ਦਾ ਪਾਵਾ ਜਿਹਾ ਬੀਬੀ ਦੀ ਭਾਨੀ ਦੀ ਹਥੇਰੀ ਵਿੱਚ ਗੱਡਿਆ ਗਿਆ, ਖੁੱਭ ਗਿਆ ਹੈ। ਨਹੀਂ ਨਿਕਾਸ ਹੈ ਤੇਹ ਥਲ ਛੱਡ ਕੇ, ਤਾਂ ਇਹ ਕਹਿੰਦੇ ਉਹ ਥਾਂ ਜਾ ਛੱਡ ਕੇ ਬੀਬੀ ਜਿਹੜਾ ਉਹ ਪਾਵੇ ਵਿੱਚ ਹੱਥ ਜਾ ਖੁੱਭ ਗਿਆ, ਉਹਨੂੰ ਨਿਕਾਲ ਨਹੀਂ ਰਹੀ ਹੈ, ਕੱਢ ਨਹੀਂ ਰਹੀ ਹੈ। ਪੁਰਖਨ ਕੋ ਦੁਸ਼ਕਰ ਬਹੁ ਜੋਈ, ਕਵੀ ਜੀ ਕਹਿੰਦੇ ਜਿਹੜਾ ਕੋਈ ਮਨੁੱਖਾਂ ਨੂੰ ਵੀ ਕੰਮ ਕਰਨਾ ਬਹੁਤ ਔਖਾ ਹੈ। ਭਗਤ ਪਿਤਾ ਕੀ ਹਿਤ ਕੀਏ ਸੋਈ, ਪਿਤਾ ਦੀ ਭਗਤੀ ਵਿੱਚ ਨਾ ਕੋਈ ਫਰਕ ਆ ਜਾਏ, ਕਹਿੰਦੇ ਉਹਨਾਂ ਦੀ ਭਗਤੀ ਵਾਸਤੇ ਨੇ ਸਭ ਕੁਛ ਕੀਤਾ ਹੈ। ਪ੍ਰਾਤ ਹੋਤ ਲਗ ਨਾ ਹਿਨਹਾਲੀ, ਸਵੇਰ ਹੁੰਦਿਆਂ ਤੱਕ ਜਿਹੜੀ ਬੀਬੀ ਭਾਨੀ ਇਧਰ ਉਧਰ ਬਿਲਕੁਲ ਨੀ ਹਿੱਲੀ ਚੁੱਲੀ ਹੈ। ਮਨੋ ਮੂਰਤੀ ਚਿੱਤਰ ਨਿਕਾਲੀ, ਕਿਸੇ ਚਿੱਤਰਕਾਰ ਨੇ ਕਹਿੰਦੇ ਉਹ ਫੋਟੋ ਬਣਾਉਣ ਵਾਲੇ ਨੇ ਕੋਈ ਕਹਿੰਦੇ ਫੋਟੋ ਜੀ ਕੱਢੀ ਹੋਵੇ ਕਿਸੇ ਕੰਧ ਵਿੱਚ ਕਿਸੇ ਕਾਗਜ਼ ਵਿੱਚ, ਉਹ ਉੱਥੇ ਰਹਿੰਦੀ ਹੈ ਨਾ, ਇਸ ਤਰ੍ਹਾਂ ਬੀਬੀ ਸਥਿਤ ਹੈ ਫੋਟੋ ਵਾਂਗ, ਪੂਜਾ ਸੂਨ ਕੰਧੇ ਲੱਗ ਪਈ। ਆ ਜਦੋਂ ਕਹਿੰਦੇ ਉਹ ਬੋਝ ਜਾ ਪਿਆ, ਭਾਰ ਜਾ ਪਿਆ, ਉਹ ਬੋਝ ਦੇ ਨਾਲ ਜਿਹੜੀ ਬਾਂਹ ਹੈ ਕਹਿੰਦੇ ਮੋਢੇ ਤੱਕ ਸੁੰਨ ਜੀ ਹੋ ਗਈ ਹੈ। ਉਤਰਿਓ ਰੁਦਤ ਲਾਲ ਹੋ ਗਈ, ਲੋਹ ਹੇਠਾਂ ਨੂੰ ਉਤਰ ਆਇਆ ਹੈ, ਬਾਂਹ ਲਾਲੋ ਲਾਲ ਜਿਹਾ ਹੋ ਗਈ ਹੈ। ਧਿਆਨ ਹਟਾਵਨ ਸਮੋ ਭਇਓ ਜਬ, ਇੱਧਰ ਜਦੋਂ ਗੁਰੂ ਅਰਦਾਸ ਸਾਹਿਬ ਜੀ ਦਾ ਧਿਆਨ ਖੋਲਣ ਦਾ ਸਮਾਂ ਹੋਇਆ ਹੈ। ਕਮਲ ਬਿਲੋਚਨ ਬਿਗਸਤ ਭੇ ਤਬ, ਸਮਾਧੀ ਤੋਂ ਆਸਾਨ ਹੋ ਗਏ ਹੈ, ਤਦੋਂ ਕਮਲ ਵਰਗੇ ਜਿਹੜੇ ਨਿਤ ਆਪ ਜੀ ਦੇ ਖੁੱਲ ਗਏ ਹਨ। ਬੈਠੀ ਸੁਤਾ ਸਮੀਪ ਨਿਹਾਰੀ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਨੇ ਕੀ ਦੇਖਿਆ ਵੀ ਜਿਹੜੀ ਬੀਬੀ ਭਾਨੀ ਉਹ ਕੋਲ ਬੈਠੀ ਹੋਈ ਤੱਕੀ ਹੈ। ਬਹਰੋ ਦ੍ਰਿਸ਼ਟ ਪੂਜਾ ਪਰ ਡਾਰੀ, ਉਸ ਤੋਂ ਬਾਅਦ ਫਿਰ ਬੀਬੀ ਭਾਨੀ ਦੀ ਜਿਹੜੀ ਬਾਂਹ ਵੱਡੀ ਸਾਰੀ ਉਹ ਲੋਹ ਜਾ ਉਤਰਿਆ ਹੈ, ਸੁਜੀ ਪਈ ਹੈ, ਉਹਦੇ ਵਲੀ ਦੇਖਿਆ ਗੁਰੂ ਅਮਰਦਾਸ ਸਾਹਿਬ ਜੀ ਨੇ। ਧੂਲ ਨਸਾ ਸਰੋਣਤ ਭਰ ਰਹਿਓ, ਥੂਲ ਨਸਾ ਸਰੋਣਤ ਭਰ ਰਹਿਓ, ਨਸਾਂ ਜੀਆਂ ਨਾੜੀਆਂ ਜੀਆਂ ਕਹਿੰਦੇ ਸਾਰੀਆਂ ਥੂਰਕੀ ਫੁੱਲੀਆਂ ਪਈਆਂ ਤੇ ਸਾਰੇ ਬਾਂਹ ਦੇ ਵਿੱਚ ਖੂਨ ਜਾਂ ਲਹੂ ਜਾਂ ਭਰ ਰਿਹਾ। ਸ੍ਰੀ ਸਤਿਗੁਰ ਬੂਜਨ ਹਿਤ ਕਹਿਓ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਪੁੱਛਣ ਵਾਸਤੇ ਨਾ ਬੀਬੀ ਭਾਨੀ ਜੀ ਨੂੰ ਕਿਹਾ ਹੈ, ਇਹੋ ਕਿਆ ਕੀਨ ਰਹੀ ਕਿਉਂ ਬੈਸੀ, ਬੀਬੀ ਇਹ ਤੂੰ ਕਿਉਂ ਗੱਲ ਕੀਤੀ ਤੇ ਕਿਉਂ ਇਸ ਤਰ੍ਹਾਂ ਬੈਠ ਰਹੀ ਹੈ। ਕੁਝ ਪਰ ਪੀੜਨ ਦੇਖਤ ਐਸੀ, ਕਿਉਂਕਿ ਤੇਰੀ ਬਾਂਹ ਦੇ ਉੱਪਰ ਬੜੀ ਭਾਰੀ ਇਸ ਤਰ੍ਹਾਂ ਦੀ ਇਹ ਪੀੜਾ ਦੇਖੀ ਜਾਂਦੀ ਹੈ। ਸੁਣ ਬੋਲੀ ਵੱਡ ਭਾਗਾ ਭਾਨੀ, ਜੋ ਬਹੁਤ ਹੀ ਵੱਡੇ ਭਾਗਾਂ ਵਾਲੀ ਬੀਬੀ ਭਾਨੀ ਹੈ, ਪਿਤਾ ਸਤਿਗੁਰੂ ਜੀ ਤੋਂ ਸੁਣ ਕੇ ਇਸ ਤਰ੍ਹਾਂ ਫਿਰ ਬੋਲੀ ਹੈ, ਪਿਤ ਜੀ ਪਾਵੈ ਹੀਨ ਪਛਾਨੀ। ਇਹ ਪਿਤਾ ਸਤਿਗੁਰੂ ਜੀ ਆਪ ਜੀ ਦਾ ਜਿਹੜਾ ਚੌਂਕੀ ਦਾ ਭਾਵੈ ਇੱਕ ਹੀਨ ਉਹ ਟੁੱਟਿਆ ਹੋਇਆ ਹੈ ਸੀ। ਨਿਕਟ ਬਿਲੋਕਨ ਕਛੂ ਨਕੀਨ, ਆਪ ਕੋਲ ਆ ਕੇ ਇੱਧਰ ਉੱਧਰ ਦੇਖਿਆ, ਨੇੜੇ ਤੇਰੇ ਕੋਈ ਵਸੂ ਹੇਠਾਂ ਹੋਣ ਵਾਸਤੇ ਹੈ ਨਹੀਂ ਸੀ। ਜਾਂ ਤੇ ਹੱਥ ਤਰੇ ਮੈਂ ਦੀਨ, ਇਸ ਕਰਕੇ ਮਾਰਾ ਟੁੱਟੇ ਹੋਏ ਪਾਵੇ ਦੇ ਹੇਠਾਂ ਮੈਂ ਆਪਣਾ ਹੱਥ ਹੀ ਦੇ ਦੇਣਾ ਕੀਤਾ। ਡੋਲੇ ਤੇ ਸਮਾਦ ਛੁੱਟ ਜਾਏ, ਕਿਉਂ ਮੈਂ ਇਸ ਤਰ੍ਹਾਂ ਦਾ ਖਿਆਲ ਕੀਤਾ ਵੀ ਜਦੋਂ ਆਪ ਜੀ ਕਿਤੇ ਇੱਧਰ ਉੱਧਰ ਹਿੱਲੇ ਚੁੱਲੇ ਤੇ ਆਪ ਜੀ ਦੀ ਸਮਾਧੀ ਖੁੱਲ ਜਾਏਗੀ। ਰਾਖੀ ਜਾਂ ਤੇ ਸਥਿਤ ਟਿਕਾਏ, ਇਸ ਕਰਕੇ ਮਹਾਰਾਜ ਚੌਂਕੀ ਦੇ ਪਾਵੇ ਹੇਠਾਂ ਹੱਥ ਜਾ ਦੇ ਕੇ ਚੌਂਕੀ ਨੂੰ ਮੈਂ ਟਿਕਾ ਰੱਖਿਆ। ਤਬ ਸ੍ਰੀ ਸਤਿਗੁਰ ਤਾਰੇ ਉੱਤਰ ਕੇ, ਉਸ ਵੇਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਚੌਂਕੀ ਤੋਂ ਹੇਠਾਂ ਉੱਤਰ ਕੇ ਹੱਥ ਨਿਕਾਸਿਓ ਪ੍ਰੇਮ ਨਿਹਾਰ ਕੇ, ਹਾਂ ਬੀਬੀ ਭਾਨੀ ਦਾ ਸੱਚਾ ਸੁੱਚਾ ਪ੍ਰੇਮ ਦੇ ਕੇ ਹੱਥ ਜਾ ਤੰਬ ਹਰ ਕਢਾਇਆ ਹੈ। ਗਰਤ ਹਥੇਰੀ ਬਿਖੈ ਨਿਹਾਰਾ, ਗੁਰੂ ਮਹਾਰਾਜ ਨੇ ਕੀ ਦੇਖਿਆ ਬੀਬੀ ਭਾਨੀ ਦੇ ਹੱਥ ਦੇ ਵਿੱਚ ਹਥੇਰੀ ਵੀ ਟੋਆ ਜਾ ਪਿਆ ਹੋਇਆ ਹੈ। ਕਹਿਓ ਖੇਦ ਬੀਬੀ ਕਿਮ ਧਾਰਾ, ਆਪ ਜੀ ਨੇ ਕਿਹਾ ਹੈ ਬੀਬੀ ਇਸ ਤਰ੍ਹਾਂ ਦਾ ਤੁਸੀਂ ਕਿਵੇਂ ਦੁੱਖ ਧਾਰਿਆ ਹੈ, ਹੱਥ ਕਿਉਂ ਦੇਣਾ ਕੀਤਾ। ਪਿਤ ਜੀ ਹਮਰੀ ਮਤ ਅਨਜਾਨੀ, ਹਾਂ ਫਿਰ ਵੀ ਨਿਮਰਤਾ ਨਾਲ ਬੋਲੇ ਹੈ ਬੀਬੀ ਜੀ, ਹੇ ਪਿਤਾ ਸਤਿਗੁਰੂ ਸਾਡੀ ਜੀਵਾਂ ਦੀ ਬੁੱਧੀ ਬੜੀ ਅਣਜਾਣ ਜੀ, ਅਸੀਂ ਬੇਸਮਝਦੇ ਹਾਂ। ਹੋਏ ਨਾ ਸਕਹਿ ਸੇਵ ਗੁਣ ਖਾਨੀ, ਹੇ ਗੁਣਾਂ ਦੇ ਖਾਣ ਸਤਿਗੁਰੂ ਪਿਤਾ ਜੀ ਆਪ ਜੀ ਦੀ ਜਿਹੜੀ ਸੇਵਾ ਉਹ ਸਹੀ ਢੰਗ ਨਾਲ ਹੋ ਨਹੀਂ ਸਕਦੀ ਸਾਥੋਂ। ਨਿਸ ਬਾਸੁਰ ਮੈਂ ਰਹਿਤ ਬਸੂਰਤ, ਪਿਤਾ ਸਤਿਗੁਰੂ ਜੀ ਮੈਂ ਤਾਂ ਹਮੇਸ਼ਾ ਦਿਨ ਰਾਤ ਝੂਰਨਾ ਹੀ ਕਰਦੀ ਹਾਂ। ਆਹੋ ਆਪ ਪਰਮੇਸ਼ਰ ਮੂਰਤ, ਆਪ ਪਿਤਾ ਨੇ ਆਪ ਤਾਂ ਪਰਮੇਸ਼ਰ ਦੀ ਮੂਰਤ ਕੇ ਸ਼ਕਲ ਸੂਰਤ ਹੋ, ਮੂਰਤ ਸਰੂਪ ਹੋ। ਸਫਲ ਨੇਤਰ ਜੇ ਦਰਸ਼ਨ ਕਰੇ, ਨੇਤਰ ਸਫਲ ਹੁੰਦੇ ਜਿਹੜੇ ਆਪ ਜੀ ਦੇ ਦਰਸ਼ਨ ਕਰਦੇ। ਹੈ। ਹੱਥ ਸਫਲ ਟਹਿਲ ਜੋ ਅਨਸਰੇ, ਕੋਈ ਮਹਾਰਾਜ ਹੱਥ ਵੀ ਸਫਲ ਹੁੰਦੇ ਜੋ ਆਪ ਜੀ ਦੀ ਟਹਿਲ ਵਿੱਚ ਸੇਵਾ ਦੇ ਅਨਸਾਰੀ ਹੁੰਦੇ, ਸੇਵਾ ਵਿੱਚ ਲੱਗਦੇ ਹੱਥ। ਹਿਰਦਾ ਸਫਲ ਜਿਸ ਮਹਿ ਤੁਮ ਵਾਸੋ, ਉਹ ਸਤਿਗੁਰੂ ਜੀ ਉਹਦਾ ਹਿਰਦਾ ਵੀ ਸਫਲ ਹੋ ਜਾਂਦਾ ਹੈ ਜਿਸ ਹਿਰਦੇ ਤੁਸੀਂ ਵਸਦੇ ਹੋ। ਚਰਨ ਸਫਲ ਤੁਮ ਹਿਤ ਜਲ ਜਾ ਚੱਲ ਜਾਸੋ, ਤਰਨ ਵੀ ਮਹਾਰਾਜ ਸਫਲ ਹੈ ਜਿਹੜੇ ਮਹਾਰਾਜ ਤੁਹਾਡੇ ਵਾਸਤੇ ਚੱਲ ਕੇ ਜਾਂਦੇ ਹਨ, ਤੁਹਾਡੀ ਤਰਫ ਨੂੰ ਤੁਰਦੇ ਹਨ। ਸਕਲ ਸਰੀਰ ਸਫਲ ਵੱਡ ਭਾਗੇ, ਸਾਰਾ ਸਰੀਰ ਵੀ ਸਫਲ ਤੇ ਵੱਡੇ ਭਾਗਾਂ ਵਾਲਾ ਹੈ। ਜੋ ਰਾਵਰ ਕੀ ਸੇਵਾ ਲਾਗੇ, ਸਤਿਗੁਰੂ ਮਹਾਰਾਜ ਜੋ ਆਪ ਜੀ ਦੀ ਸੇਵਾ ਵਿੱਚ ਲੱਗਦਾ ਹੈ ਸਾਰਾ ਸਰੀਰ ਹੀ ਉਹ ਸਫਲ ਹੈ, ਉਹ ਨੇਤਰ ਵੀ ਸਫਲ, ਜਿਹੜੇ ਦਰਸ਼ਨ ਉਹ ਚਰਨ ਵੀ ਸਫਲ ਜਿਹੜੇ ਆਪ ਜੀ ਦੀ ਤਰਫ ਨੂੰ ਚੱਲ ਕੇ ਜਾਂਦੇ, ਹੱਥ ਵੀ ਸਫਲ ਜਿਹੜੇ ਮੁੱਠੀ ਚਾਪੀ ਕਰਨ ਵਿੱਚ ਸੇਵਾ ਵਿੱਚ ਲੱਗਦੇ ਹੈ। ਸੁਣ ਤਨ ਜਾ ਕੇ ਵਚਨ ਸੁਹਾਏ, ਇਸ ਤਰ੍ਹਾਂ ਆਪਣੀ ਸਪੁੱਤਰੀ ਦੇ ਸੋਭਨੀਕ ਸੋਹਣੇ ਵਚਨ ਸ਼ਰਧਾ ਭਾਵਨਾ ਵਾਲੇ ਸੁਣ ਕੇ, ਦੇਖ ਦੁਸ਼ਕਰਮ ਕੀਨ ਜਿਸ ਪਾਏ, ਇਸ ਤਰ੍ਹਾਂ ਦਾ ਇਹਨਾਂ ਨੇ ਬਹੁਤ ਔਖਾ ਜਾ ਕਠਿਨ ਜਾ ਕਰਮ ਕੀਤਾ ਉਹ ਵੇਖ ਕਰਕੇ ਸਤਿਗੁਰੂ ਜੀ ਹੋਏ ਪ੍ਰਸੰਨ, ਬਰ ਦਇਓ ਸੁਜਾਨਾ। ਹਾਂ, ਗੁਰੂ ਮਹਾਰਾਜ ਨੇ ਬਹੁਤ ਹੀ ਪ੍ਰਸੰਨ ਹੋ ਕੇ ਇਸ ਤਰ੍ਹਾਂ ਸੁਗੜ ਸੁਚਾਨ ਸਤਿਗੁਰੂ ਨੇ ਵਰ ਦਿੱਤਾ ਹੈ। ਸੰਤਤ ਤੇਰੀ ਵਧੈ ਮਹਾਨਾ, ਮਹਾਰਾਜ ਕਹਿੰਦੇ ਵੀ ਹੇ ਬੀਬੀ ਭਾਨੀ ਤੇਰੀ ਜਿਹੜੀ ਸੰਤਾਨ ਹੈ ਬਹੁਤ ਵਧੇ ਫੁੱਲੇਗੀ, ਸਕਲ ਜਗਤ ਕੀ ਹੋਵੇ ਪੂਜ, ਤੇਰੀ ਸੰਤਾਨ ਕਹਿੰਦੇ ਵਧੇ ਫੁੱਲੇਗੀ, ਸਾਰੇ ਸੰਸਾਰ ਦੀ ਪੂਜ ਨੀਕ ਹੋਵੇਗੀ। ਜੈਸੋ ਚੜ੍ਹੈ ਚੰਦਰਮਾ ਦੂਜ, ਇਸ ਤਰ੍ਹਾਂ ਕਹਿੰਦੇ ਦੂਜ ਦਾ ਜਦੋਂ ਚੰਦਰਮਾ ਚੜ੍ਹਦਾ ਹੈ ਤੇ ਫਿਰ ਅੱਗੇ ਤੋਂ ਅੱਗੇ ਉਹਦੀ ਦਿਨੋ ਦਿਨ ਰੋਜ਼ ਦੀ ਰੋਜ਼ ਰੋਸ਼ਨੀ ਵਧਦੀ ਜਾਂਦੀ ਆ, ਤੁਹਾਡੀ ਪੂਜਾ ਦਿਨੋ ਦਿਨ ਵਧਦੀ ਜਾਏਗੀ। ਵੱਡ ਐਸ਼ਵਰਜ ਵਧੈ ਤਿਸ ਅਤਿਮ ਆਗੇ, ਹਾਂ ਇਸੇ ਤਰ੍ਹਾਂ ਕਹਿੰਦੇ ਜਿਵੇਂ ਦੂਜ ਤੋਂ ਚੰਦਰਮਾ ਵੱਧਦਾ ਇਸੇ ਤਰ੍ਹਾਂ ਤੇਰੀ ਸੰਤਾਨ ਦਾ ਦਿਨੋ ਦਿਨ ਜਿਹੜਾ ਧਨ ਪਦਾਰਥ ਹੈ ਸਵਰਗ ਹਾਥੀ ਘੋੜੇ ਭੂਤੀ ਉਹ ਵਧਦੇ ਜਾਏਗਾ। ਜੋ ਤਿੰਨ ਸੇਵ ਹੈ ਸੋ ਵੱਡ ਭਾਗੇ, ਜਿਹੜਾ ਤੇਰੀ ਸੰਤਾਨ ਦੀ ਪੂਜਾ ਕਰੇਗਾ ਉਹ ਵੀ ਵੱਡੇ ਭਾਗਾਂ ਵਾਲਾ ਹੋ ਜਾਏ। ਆਗੇ ਬੰਸ ਵਿਖੇ ਨਿਪ ਜੈ ਹੈ, ਅਮਰਦਾਸ ਸਾਹਿਬ ਜੀ ਭਵਿੱਖਤ ਬਚਨ ਕਹਿਣ ਲੱਗੇ, ਹੇ ਬੀਬੀ ਤੇਰੀ ਅੱਗੇ ਸੋਢ ਬੰਸ ਵਿੱਚ ਐਸਾ ਵੀ ਪੈਦਾ ਹੋਵੇਗਾ ਵਧੇਗਾ। ਮਹਾਬਲੀ ਸੇ ਜਗ ਮਹਿ, ਜਿਵੇਂ ਮਹਾਨ ਬਲੀ ਪੁਰਸ਼ ਕੋਈ ਹੁੰਦਾ ਉਹਨਾਂ ਮਹਾਬਲੀਆਂ ਵਰਗੇ ਪੁਰਖ ਕੋਈ ਹੋਣਗੇ। ਸ਼ਸਤਰਨ ਗਹਿ ਦੁਸ਼ਟਨ ਕੋ ਕਾਵੈ ਹੈ, ਆਹੋ ਕਹਿੰਦੇ ਸ਼ਸਤਰ ਪਕੜ ਕੇ ਤੇ ਦੁਸ਼ਟਾਂ ਨੂੰ ਕਹਿੰਦੇ ਨਾਸ਼ ਕਰਨਗੇ ਜਾਣੀਏ। ਗੁਰੂ ਹਰਗੋਬਿੰਦ ਸਾਹਿਬ ਵੱਲੀ ਆਪ ਜੀ ਦਾ ਇਸ਼ਾਰਾ ਹੈ, ਗੁਰੂ ਅਮਰਦਾਸ ਸਾਹਿਬ ਜੀ ਆਪਣੋ ਅਧਿਕ ਪ੍ਰਤਾਪ ਵਧਾਵੈ ਹੈ, ਇਸ ਤਰ੍ਹਾਂ ਕਹਿੰਦੇ ਆਪਣਾ ਬੜਾ ਤੇਜ ਪ੍ਰਤਾਪ ਮਹਾਬਲੀ ਗੁਰੂ ਵਧਾ ਆਏਗਾ। ਪਰਮ ਧਰਮ ਪੀਰੀ ਅਰ ਮੀਰੀ, ਜਿਹੜਾ ਮਹਾਨ ਕਹਿੰਦੇ ਅਕਾਲੀ ਧਰਮ ਹੈ ਉਹਦੇ ਵਿੱਚੋਂ ਪੂਰੇ ਹੋਣਗੇ, ਪੀਰਾਂ ਦੀ ਜਿਹੜੀ ਪੀਰੀ ਹੈ ਤੇ ਪਾਤਸ਼ਾਹ ਦੀ ਜਿਹੜੀ ਪਾਤਸ਼ਾਹੀ ਹੈ। ਤਰਹਿ ਆਪ ਦੇ ਅਪਰ ਤਗੀਰੀ, ਕਹਿੰਦੇ ਆਪ ਹੀ ਦੋਵੇਂ ਧਾਰਨ ਕਰਨਗੇ, ਪਾਤਸ਼ਾਹ ਦੇ ਸੱਚੇ ਪਾਤਸ਼ਾਹ ਹੋਣਗੇ, ਪੀਰਾਂ ਦੇ ਮਹਾਨ ਪੀਰ ਹੋਣਗੇ, ਮੀਆਂ ਮੀਰ ਵਰਗੇ ਪੀਰ ਵੀ ਆਪ ਜੀ ਨੂੰ ਆ ਕੇ ਮੱਥਾ ਟੇਕਦੇ ਰਹੇ। ਜਦੋਂ ਆਪ ਲਾਹੌਰ ਜੀ ਲਾਹੌਰ ਸ਼ਹਿਰ ਵਿਖੇ ਗਏ ਸੀ ਤੇ ਮੀਆਂ ਮੀਰ ਪੀਰ ਫਿਰ ਅੱਗਾ ਲੈਣ ਵਾਸਤੇ ਆਇਆ ਆਪ ਜੀ ਨੂੰ ਤੇ ਆਪਣੇ ਅਸਥਾਨ ਤੇ ਲੈ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਜਿਵੇਂ ਕੋਈ ਬਹੁਤ ਸ਼ਰਧਾਲੂ ਸ਼ਰਧਾ ਸਤਿਕਾਰ ਨਾਲ ਕੋਈ ਆਪਣੇ ਸਤਿਗੁਰੂ ਨੂੰ ਹੇਠਾਂ ਲਾਉਂਦਾ ਹੈ। ਇਸ ਤਰ੍ਹਾਂ ਇਹ ਜਿਹੜਾ ਮੀਆਂ ਮੀਰ ਕਾਬਾਂ ਦੇ ਕੋਲ ਜੇ ਹੱਥ ਕਰਕੇ ਅਦਰ ਸਤਿਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਹੇਠਾਂ ਉਤਾਰ ਰਿਹਾ ਹੈ, ਫਿਰ ਦੋਵੇਂ ਹੱਥ ਜੋੜ ਕੇ ਅੱਗੇ ਨਾਲ ਨਾਲ ਜਾ ਰਿਹਾ ਹੈ। ਜਿੱਥੇ ਆਪਣਾ ਬੈਠਣ ਵਾਲਾ ਅਸਥਾਨ ਸੀ ਸਤਿਕਾਰ ਵਾਲਾ, ਉਹ ਪੀਰਾਂ ਵਾਲੀ ਗੱਦੀ 'ਤੇ ਗੁਰੂ ਮਹਾਰਾਜ ਨੂੰ ਬਿਠਾਇਆ ਅਤੇ ਆਪ ਜਿਵੇਂ ਕੋਈ ਸ਼ਰਧਾਲੂ ਸਿੱਖ ਭੁੰਜੇ ਬੈਠਦਾ ਹੈ ਉਹ ਵਿਛਾਈ 'ਤੇ ਹੋ ਕੇ ਬਹਿ ਗਿਆ ਹੈ। ਬਹੁਤ ਮਹਾਰਾਜ ਦੀ ਹਸਤੀ ਕੀਤੀ, ਮਹਾਰਾਜ ਜੀ ਆਇਆਂ ਨੂੰ ਅੱਜ ਤੱਕ ਇਹ ਸਥਾਨ ਹੀ ਪਵਿੱਤਰ ਹੋ ਗਿਆ ਹੈ। ਇਸ ਤਰ੍ਹਾਂ ਬਚਨ ਵਿਲਾਸ ਕਰਕੇ ਅਤੇ ਫਿਰ ਸਤਿਗੁਰੂ ਜੀ ਵਿਦਾ ਹੋ ਗਏ। ਜਦੋਂ ਘੋੜੇ 'ਤੇ ਚੜ੍ਹਨ ਲੱਗੇ ਫਿਰ ਵੀ ਜਿਵੇਂ ਕੋਈ ਸੇਵਕ ਸ਼ਰਧਾਲੂ ਹੱਥ ਜੋੜ ਕੇ ਭਾਵਨਾ ਨਾਲ ਸਤਿਗੁਰੂ ਨੂੰ ਚੜ੍ਹਾਉਂਦਾ ਉਵੇਂ ਸਾਰਾ ਇਸ ਨੇ ਕੁਛ ਕਰਿਆ। ਜਿਹੜੇ ਕੋਈ ਉੱਥੇ ਮੁਸਲਮਾਨ ਸ਼ਰਈ ਸੀ ਉਹ ਬਹੁਤ ਔਖੇ ਹੋ ਗਏ, ਕਹਿੰਦੇ ਵੀ ਯਾਰ ਸਾਡੇ ਪੀਰ ਨੇ ਕੀ ਕਰਿਆ, ਸਾਡੀ ਤਾਂ ਮੁਸਲਮਾਨਾਂ ਦੀ ਬੜੀ ਬਦਨਾਮੀ ਤੁਹੀਨ ਕਰਾ ਦਿੱਤੀ, ਆ ਜਿਹੜੇ ਹਿੰਦੂਆਂ ਦੇ ਗੁਰੂ ਹੈ ਉਹਨਾਂ ਦਾ ਇੰਨਾ ਸਨਮਾਨ ਕਰਦਾ, ਉਹਨਾਂ ਦਾ ਸ਼ਰਧਾਲੂ ਬਣਿਆ। ਜਹਾਂਗੀਰ ਕੋਲ ਵੀ ਜਾ ਕੇ ਗੱਲ ਕੀਤੀ ਕਿ ਦੇਖੋ ਜੀ ਅੱਜ ਤਾਂ ਮੀਆਂ ਮੀਰ ਨੇ ਸਾਡੇ ਸਾਰੇ ਮੁਸਲਮਾਨਾਂ ਦੀ ਬਹੁਤ ਵੱਡੀ ਤੁਹੀਨ ਕਰ ਦਿੱਤੀ, ਸਾਨੂੰ ਨੀਵੇਂ ਕਰਤਾ। ਛੇਵੇਂ ਪਾਤਸ਼ਾਹ ਆਏ ਸੀ ਉਹਨਾਂ ਨੂੰ ਐਂ ਕਰਿਆ, ਉਹਨਾਂ ਨੇ ਜਿਵੇਂ ਕੋਈ ਸੇਵਕ ਹੁੰਦਾ ਹੈ। ਜਦੋਂ ਕਿਤੇ ਜਹਾਂਗੀਰ ਆਇਆ ਉਹਨੇ ਪੁੱਛਿਆ ਪੜਤਰਿਆ ਵੀ ਤੁਸੀਂ ਵੀਰ ਜੀ ਇਹ ਕੀ ਕੀਤਾ ਹੈ। ਕਹਿਣ ਲੱਗਿਆ ਵੀ ਤੁਹਾਨੂੰ ਅਗਿਆਨੀ ਸੰਸਾਰੀ ਜੀਵਾਂ ਨੂੰ ਕੀ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਕੌਣ ਹੈ। ਕਹਿੰਦੇ ਵੀ ਤੁਸੀਂ ਦੱਸੋ ਕੌਣ ਹੈ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤਾਂ ਖੁਦਾ ਹੈ। ਇਹ ਤੋਂ ਪੁੱਛਿਆ ਵੀ ਖੁਦਾ ਕਿਵੇਂ, ਵੀ ਜਦੋਂ ਅਸੀਂ ਸੱਤਵੇਂ ਸਥਾਨ ਵਿੱਚ ਉਹ ਮਨ ਦੀ ਬਿਰਤੀ ਨੂੰ ਟਿਕਾ ਕੇ ਖੁਦਾ ਦੇ ਸਥਾਨ 'ਤੇ ਪਹੁੰਚਦੇ ਨਾ ਆਸੂਖਮ ਸਰੀਰ ਰਾਹੀਂ, ਕਿੰਨਾ ਕਿੰਨਾ ਸਮਾਂ ਅਸੀਂ ਕਹਿੰਦੇ ਹੱਥ ਜੋੜ ਕੇ ਖੜੋਤੇ ਰਹਿੰਦੇ ਹਾਂ, ਦਰਸ਼ਨ ਦੇ ਇਹੀ ਬਾਹਰ ਆਉਂਦੇ ਹੈ। ਅਤੇ ਜਿਹੋ ਜਿਹਾ ਪੀਰ ਨੂੰ ਕੋਈ ਲੋੜ ਹੁੰਦੀ ਹੈ ਫਿਰ ਇੰਨਾ ਅੱਗੇ ਹੱਥ ਜੋੜਦਾ ਵੀ ਮੈਨੂੰ ਆਹ ਦਿਓ ਜੀ, ਮੈਨੂੰ ਆਹ ਦਿਓ ਜੀ। ਇਹ ਵੀ ਜਹਾਂਗੀਰ ਮੈਂ ਸੱਚ ਕਹਿੰਦਾ ਹਾਂ ਖੁਦਾ ਅੱਜ ਤੱਕ ਕਿਸੇ ਨੇ ਕੋਈ ਨਹੀਂ ਦੇਖਿਆ ਹੈ। ਉਹਨਾਂ ਦੇ ਅਸਥਾਨ ਤੋਂ ਜਦੋਂ ਆਉਂਦੇ ਤਾਂ ਇਹ ਜਿਹੜੇ ਗੁਰੂ ਨਾਨਕ ਦੀ ਗੱਦੀ ਉੱਪਰ ਵਿਰਾਜਣ ਵਾਲੇ ਇਹੀ ਬਾਹਰ ਆ ਕੇ ਦਰਸ਼ਨ ਦਿੰਦੇ, ਇਹੀ ਆ ਕੇ ਬਹਿ ਕੇ ਸਭ ਦੀਆਂ ਕਾਮਨਾ ਪੂਰੀਆਂ ਕਰਦੇ। ਇਸ ਕਰਕੇ ਵੀ ਜਿਹੜਾ ਉਹ ਖੁਦਾ ਦੀ ਦਰਗਾਹ ਵਿੱਚ ਜਾਣ ਵਾਲਾ ਹੈ ਸੁਖਮ ਸਰੀਰ ਰਾਹੀਂ, ਉਹ ਕਿਉਂ ਨਾ ਇਹਨਾਂ ਦਾ ਆਦਰ ਸਤਿਕਾਰ ਕਰੇਗਾ। ਤੁਸੀਂ ਸੰਸਾਰੀ ਅਗਿਆਨੀ ਜਿਵੇਂ ਜਿਵੇਂ ਮਰਜ਼ੀ ਕਰੋ, ਸਾਡੇ ਲਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਖੁਦਾ ਹੈ। ਉਸ ਵੇਲੇ ਤਾਂ ਫਿਰ ਦੂਜਿਆਂ ਨਾਲ ਗੱਲ ਕਰਨ ਲੱਗਾ, ਕਹਿੰਦਾ ਵੀ ਇਹ ਬੀਆਂ ਵੀਰ ਦੀ ਕੀ ਮੱਤ ਮਾਰੀ ਗਈ, ਇਹ ਕੀ ਕਰਨ ਲੱਗ ਗਿਆ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਇਹ ਕਦੇ ਖੁਦਾ ਕੋਲ ਰਹਿੰਦਾ ਉੱਥੇ ਰਹਿੰਦਾ, ਜਿਹੜਾ ਹਿੰਦੂਆਂ ਦਾ ਗੁਰੂ ਕਿਵੇਂ ਉੱਥੇ ਰਹਿ ਸਕਦਾ, ਇਹ ਤਾਂ ਗੱਲ ਮੰਨਣ ਵਿੱਚ ਨਹੀਂ ਆ ਸਕਦੀ ਹੈ। ਹਿੰਦੂ ਤਾਂ ਕਾਫਰ ਹੈ, ਉਹਨਾਂ ਦਾ ਇਹ ਪੂਜਨੀਕ ਹੈ। ਅਤੇ ਦੂਜੇ ਕਾਜੀ ਮੁਲਾਣੇ ਵੀ ਕਹਿਣ ਲੱਗੇ ਵੀ ਹਾਂ ਸਾਡੇ ਮਨ ਵਿੱਚ ਵੀ ਇਹ ਗੱਲ ਨਹੀਂ ਆਉਂਦੀ ਵੀ ਐਸਾ ਹੋਊਗਾ ਵੀ ਉਹ ਇਹ ਖੁਦਾ ਹੋਣਗੇ, ਇਹਨਾਂ ਨੂੰ ਕੀ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਐਸੇ ਹੈ। ਇਸ ਕਰਕੇ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਬੀਬੀ ਭਾਨੀ ਨੂੰ ਵਰ ਰੂਪ ਵਚਨ ਕਿਹਾ ਕਿ ਤੇਰੇ ਇਹੋ ਜਿਹੇ ਅੱਗੇ ਸੋਢ ਵੰਸ਼ ਵਿੱਚ ਆਉਣਗੇ, ਉਹ ਕਹਿੰਦੇ ਪੀਰਾਂ ਦੇ ਪੀਰ ਹੋਣਗੇ, ਪਾਤਸ਼ਾਹ ਦੇ ਸੱਚੇ ਪਾਤਸ਼ਾਹ ਹੋਣਗੇ, ਦੋਵੇਂ ਪੀਰੀ ਵੀ ਅਤੇ ਪਾਤਸ਼ਾਹ ਵੀ ਧਾਰਨ ਕਰਨਗੇ ਅਤੇ ਹੋਰਨਾਂ ਨੂੰ ਤਕੀਰੇ ਕੀ ਹੈ ਬਦਲ ਦੇਣਗੇ, ਹੋਰਨਾਂ ਨੂੰ ਸਾਰਿਆਂ ਨੂੰ ਬਦੋਗੀ ਦੇ ਦੇਣਗੇ, ਪਰ ਉਹਨਾਂ ਤੋਂ ਵੱਡਾ ਹੋਰ ਕੋਈ ਪੀਰ ਨਹੀਂ ਹੋਵੇਗਾ, ਉਹਨਾਂ ਤੋਂ ਵੱਡਾ ਹੋਰ ਕੋਈ ਸੱਚਾ ਪਾਤਸ਼ਾਹ ਨਹੀਂ ਹੋਵੇਗਾ। ਕਲਯੁਗ ਮਹਿ ਜਹ ਕਹਿ ਜੈਕਾਰੋ, ਕਲਯੁਗ ਦੇ ਵਿੱਚ ਉਸ ਪੀਰਾਂ ਦੇ ਪੀਰ ਗੁਰੂ ਦਾ ਜਿੱਥੇ ਕਿੱਥੇ ਹਰ ਪਾਸੇ ਜੈ ਜੈਕਾਰ ਹੋਵੇਗਾ। ਕਰ ਹੈ ਉਦਾਹਰਨ ਨਰਨ ਹਜ਼ਾਰੋ, ਇੱਕ ਨੀ ਦੋ ਨੀ, ਕਹਿੰਦੇ ਹੈ ਬੀਬੀ ਭਾਨੀ ਹਜ਼ਾਰਾਂ ਲੋਕਾਂ ਦਾ ਉਧਾਰ ਕਰੇਗਾ। ਸੋਢ ਵੰਸ਼ ਕਹੋ ਵੱਡ ਵੱਡੇ ਆਈ, ਇਸ ਕਰਕੇ ਬੀਬੀ ਭਾਨੀ ਇਹ ਜਿਹੜੀ ਸੋਢੀਆਂ ਦੀ ਵੰਸ਼ ਹੈ ਇਹਦੀ ਬਹੁਤ ਵੱਡੀ ਵੱਡੇ ਆਈ। ਤਾਂ ਕਰ ਭਗਤ ਭਲੇ ਆਪ ਪਾਈ, ਤੂੰ ਸਾਡੇ ਕੋਲ ਬੈਠ ਕੇ ਕਹਿੰਦੇ ਭਗਤੀ ਕਰਕੇ ਅਜੇ ਪ੍ਰਾਪਤੀ ਕਰ ਲਈ ਪਾ ਲਈ ਹੈ ਬਹੁਤ ਵੱਡੀ ਵਡਿਆਈ। ਤਿੰਨੋ ਕਾਲ ਵਿਖਿਆ ਤੁਝ ਜੈਸੀ, ਇਹ ਸੁਪੁੱਤਰੀ ਤਿੰਨਾਂ ਸਮਿਆਂ ਦੇ ਵਿੱਚ ਤੇਰੇ ਵਰਗੀ ਤੇਰੇ ਜੈਸੀ ਹੋਏ ਨਾ ਹੈ ਹੋਵਹਿ ਗੀ ਐਸੀ, ਨਾ ਹੁਣ ਹੈਗੀ ਹੈ ਨਾ ਪਿੱਛੇ ਹੋਈ ਹੈ ਨਾ ਅੱਗੇ ਨੂੰ ਕੋਈ ਹੋਵੇਗੀ ਐਸੀ ਸੁਪੁੱਤਰੀ ਜਿਹੋ ਜੀ ਤੂੰ ਹੈ ਬੀਬੀ ਭਾਨੀ। ਪਿਤਾ ਗੁਰੂ ਜਗ ਗੁਰ ਹੋਏ ਕੰਤ, ਤੇਰੇ ਵਰਗੀ ਕਿਉਂ ਨਹੀਂ ਹੈ? ਕਹਿੰਦੇ ਪਹਿਲਾਂ ਤਾਂ ਅਸੀਂ ਪਿਤਾ ਤੇਰੇ ਸਤਿਗੁਰੂਆਂ ਗੁਰੂ ਨਾਨਕ ਦੇ ਗੱਦੀ ਉੱਪਰ ਬੈਠੇ ਹਾਂ, ਅੱਗੇ ਜਿਹੜੇ ਤੇਰੇ ਮਾਲਕ ਰਾਮਦਾਸ ਸਾਹਿਬ ਜੀ ਪਤੀ ਉਹ ਜਗਤ ਗੁਰੂ ਹੋਵਣਗੇ। ਪੁੱਤਰ ਗੁਰੂ ਔਰ ਪਾਤਰ ਮਹੰਤ, ਤੇਰਾ ਪੁੱਤਰ ਹੈ ਗੁਰੂ ਅਰਜਨ ਦੇਵ ਗੁਰੂ ਹੋ ਜਾਏਗਾ। ਇਸੇ ਤਰ੍ਹਾਂ ਅੱਗੇ ਜਿਹੜੇ ਪੋਤਰੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਵੀ ਮਹੰਤ ਪੂਜਨੀਕ ਹੋਣਗੇ। ਕਿਆ ਅਬ ਕਹੈ ਤੋਰ ਵਡਿਆਈ, ਇਸ ਕਰਕੇ ਹੇ ਸੁਪੁੱਤਰੀ ਤੇਰੀ ਜਿਹੜੀ ਵੱਡ ਵਡਿਆਈ ਹੈ ਇਹ ਕਿੰਨੀ ਕਸੀ ਕਹੀਏ, ਕਿੰਨੀ ਕੁ ਤੇਰੀ ਮਹਿਮਾ ਕਰੀਏ। ਜਿਸ ਕੀ ਸਮਕੋ ਹੋਇ ਨਾ ਸਕਾਈ, ਜਿਸ ਦੇ ਬਰਾਬਰ ਕੋਈ ਹੋ ਨਹੀਂ ਸਕੇ ਭਾਵ ਤੇਰੇ ਵਰਗਾ ਕੋਈ ਹੋ ਨਹੀਂ ਸਕੇਗਾ। ਅਤ ਪ੍ਰਸੰਨ ਸ੍ਰੀ ਅਮਰ ਕਿਰਪਾਲ, ਦਿਆਲੂ ਕਿਰਪਾਲੋ ਸਤਿਗੁਰੂ ਜੀ ਬਹੁਤੇ ਪ੍ਰਸੰਨ ਹੋਏ। ਇਤਿਹਾਦਿਕ ਬਰ ਦੀਏ ਮਿਸਾਲ, ਇਸ ਤੋਂ ਆ ਲੈ ਕੇ ਬਹੁਤੇ ਜਿਹੜੇ ਸ੍ਰੇਸ਼ਟ ਬਰ ਸੁਪੁੱਤਰੀ ਨੂੰ ਦਿੱਤੇ ਹਨ। ਸੁਣ ਕਰ ਜੋਰਤ ਔਰ ਸਨਮਾਨੀ, ਸੁਣ ਕੇ ਬੀਬੀ ਹੱਥ ਜੋੜਦੀ ਹੈ ਸਤਿਗੁਰੂ ਦੇ ਬਚਨਾਂ ਦਾ, ਹਿਰਦੇ ਵਿੱਚ ਸਨਮਾਨ ਸਤਿਕਾਰ ਕਰਦੀ ਹੈ। ਵੱਡ ਭਾਗਨ ਨੇ ਬੰਧਨ ਠਾਨੀ, ਵੱਡੇ ਭਾਗਾਂ ਵਾਲੀ ਹੈ ਉਸਨੇ ਪਿਤਾ ਸਤਿਗੁਰੂ ਨੂੰ ਫੇਰ ਨਮਸਕਾਰ ਕੀਤੀ ਹੈ। ਬਿਤ ਬਾਣੀ ਸਾਚੀ ਨਿਤ ਜਾਨੀ, ਪਿਤਾ ਸਤਿਗੁਰੂ ਦੀ ਜਿਹੜੀ ਬਾਣੀ ਹੈ ਹਮੇਸ਼ਾ ਉਹਨੂੰ ਸੱਚੀ ਕਰਕੇ ਜਾਣਿਆ ਵੀ ਜੋ ਇਹ ਬਚਨ ਕਹਿ ਰਿਹਾ ਸੱਚੀ ਹੋਣੇ ਹਨ। ਵਰ ਦੇਵਨ ਤੇ ਬਹੁ ਹਰ ਖਾਨੀ, ਸੋਨੀਆਂ ਦੀ ਬੰਸ ਬੜੀ ਵਧੇ ਫੁੱਲੇਗੀ, ਬੜੇ ਪੂਜਨੀਕ ਹੋਣਗੇ, ਵਰ ਦੇਣ ਤੇ ਬਹੁਤ ਖੁਸ਼ ਹੋ ਗਈ ਆ। ਇਸ ਲਈ ਗ੍ਰਹਿ ਵਿਖੇ ਸਿਧਾਈ, ਉਸ ਵੇਲੇ ਪਿਤਾ ਸਤਿਗੁਰੂ ਦੀ ਆਗਿਆ ਲੈ ਕੇ ਆਪਣੇ ਘਰ ਵੱਲ ਨੂੰ ਚਲੀ ਗਈ। ਸਰਬੋਤਮ ਪਦ ਕੋ ਨਿਜ ਪਾਈ, ਜਿਹੜਾ ਸਭ ਤੋਂ ਉੱਤਮ ਪਦ ਦਾ ਅਹੁਦਾ ਉਸਨੂੰ ਕਹਿੰਦੇ ਆਪਣੇ ਪਾਸ ਪਾਇਆ, ਆਪ ਪਾ ਲਿਆ ਇਸ ਨੇ। ਸਦਾ ਭਗਤ ਕੇ ਬਸ ਗੁਰ ਸਵਾਮੀ, ਕਵੀ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਹਮੇਸ਼ਾ ਭਗਤੀ ਭਾਵ ਦੇ ਵਸ ਹਨ। ਦੇਤ ਅਦੇਯ ਜੋ ਅੰਤਰ ਜਾਮੀ, ਅੰਦਰਲੀਆਂ ਜਾਣਨ ਵਾਲੇ ਹੈ, ਜਦੋਂ ਕਿਸੇ ਦੀ ਭਗਤੀ ਦੇਖਦੇ ਹੈ, ਜਿਹੜਾ ਨਹੀਂ ਦੇਣ ਵਾਲੀ ਵਸਤੂ ਉਹ ਦੇ ਦਿੰਦੇ ਆਪ ਜੀ। ਇੱਕ ਦਿਵਸ ਸ੍ਰੀ ਅਰਜਨ ਲੱਗ ਪਏ, ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਅਰਜਨ ਦੇਵ ਜੀ ਛੋਟੀ ਉਮਰ ਦੇ ਵਿੱਚ ਬਚਪਨ ਵਿੱਚ ਖੇਲਤ ਅਰਜ ਵਿਖੇ ਇਤ ਉਤ ਹੋਏ, ਵਿਹੜੇ ਦੇ ਵਿੱਚ ਖੇਡ ਰਹੇ ਸੀ ਛੋਟੀ ਬਾਲਕ ਅਵਸਥਾ ਵਿੱਚ, ਕਿਤੇ ਇੱਧਰ ਨੂੰ ਹੋ ਰਹੇ ਕਿਤੇ ਉੱਧਰ ਨੂੰ ਹੋ ਰਿਹਾ, ਭਾਵੇ ਖੇਲਦੇ ਹੋਏ ਕਿਤੇ ਸੱਜੇ ਤਰਫ ਕਿਤੇ ਖੱਜੇ ਤਰਫ ਨੂੰ ਰਿੜਦੇ ਹਨ। ਬਾਲਕ ਗੁਰ ਢਿੱਗ ਜਾਏ ਨਾ ਕੋਈ ਵੀ, ਜਿਹੜਾ ਬਾਲਕ ਉਮਰ ਦਾ ਬੱਚਾ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਨਹੀਂ ਜਾ ਸਕਦਾ। ਬਰਜੇ ਹੋਤੇ ਪ੍ਰਥਮ ਹੀ ਸੋ, ਸਾਰਿਆਂ ਗੁਰਸਿੱਖਾਂ ਨੂੰ ਪਹਿਰਾ ਦੇ ਕੇ ਇਸ ਪਹਿਰੇਦਾਰਾਂ ਨੂੰ ਕਹਿ ਕੇ ਰੋਕਿਆ ਹੋਇਆ ਸੀ ਵੀ ਜਿਹੜਾ ਕੋਈ ਬਾਲਕ ਹੈ ਨਾ ਉਹ ਸਾਡੇ ਨੇੜੇ ਤੇੜੇ ਨਹੀਂ ਆਉਣਾ ਚਾਹੀਦਾ। ਸਮਸ ਬਹੀਨਾ ਜਾਏ ਨਾ ਪਾਸ, ਇਸ ਤਰ੍ਹਾਂ ਦੀ ਹਦਾਇਤ ਕੀਤੀ ਵੀ ਜਿਹਦੇ ਅਜੇ ਦਾੜਾ ਨਹੀਂ ਨਾ ਆਇਆ ਹੈ ਉਹ ਨਾ ਸਾਡੇ ਕੋਲ ਆਵੇ, ਦਾੜੀ ਵਾਲੇ ਆਉਣਾ ਚਾਹੀਦਾ। ਅਸ ਆਇਸ ਗੁਰ ਕਰੀ ਪ੍ਰਕਾਸ਼, ਇਸ ਤਰ੍ਹਾਂ ਦੀ ਜਿਹੜੀ ਆਗਿਆ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਕਾਸ਼ ਕੀਤੀ ਪ੍ਰਗਟਿਸ਼ੀ ਕੀਤੀ ਹੋਈ ਸੀ। ਤਬ ਸ੍ਰੀ ਅਰਜਨ ਸਹਿਜ ਸੁਭਾਅ, ਤਦੋਂ ਕਹਿੰਦੇ ਸੁਤੇ ਸਵਾਈ ਛੋਟੀ ਉਮਰਾਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ, ਜਨਨੀ ਪਿਤ ਕੇ ਗ੍ਰਹਿ ਦਿਸ਼ ਜਾਏ, ਆਪਣੀ ਮਾਤਾ ਦੇ ਪਿਤਾ ਹਨ ਭਾਵ ਆਪਣੇ ਨਾਨਾ ਗੁਰੂ ਜੀ ਉਹਨਾਂ ਦੇ ਘਰ ਦੀ ਤਰਫ ਨੂੰ ਚੱਲੇ ਹਨ। ਅੰਤਰ ਪ੍ਰਵੇਸ਼ੇ ਤਹਿ ਲੱਗ ਗਏ, ਕਹਿੰਦੇ ਘਰ ਦੇ ਅੰਦਰ ਪ੍ਰਵੇਸ਼ ਹੋ ਗਏ ਹੈ ਤੇ ਉੱਥੋਂ ਤੱਕ ਚਲੇ ਗਏ ਰਿੜਦੇ ਰੜਾਂਦੇ। ਗੁਰ ਪਰਿਅੰਕ ਪਰ ਜਹ ਥਿਤ ਥਏ, ਗੁਰੂ ਅਮਰਦਾਸ ਸਾਹਿਬ ਜੀ ਪਣੂ ਦੇ ਉੱਪਰੇ ਸਥਿਤ ਹੋਏ ਸੀ, ਬੈਠੇ ਹੋਏ ਸੀ, ਉੱਥੋਂ ਤੱਕ ਪਹੁੰਚ ਕੇ ਬਾਲ ਕਮਰਾ ਵਿੱਚ ਹੀ ਰਿੜਦੇ ਰੜਾਂਦੇ। ਪੌੜਨ ਸਮੈ ਹੁਤੋ ਸਭ ਜਾਨ। ਹਾਂ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਰਾਜਣ ਦਾ ਸਮਾਂ ਅਸੀਂ ਉਹ ਸਾਰੇ ਸਿੱਖ ਸੇਵਕਾਂ ਨੇ ਜਾਣਿਆ ਹੈ। ਸੇਵਕ ਨਿਕਟ ਥੋਰਈ ਥਾਨ, ਇਸ ਕਰਕੇ ਜਿਹੜੇ ਨੇੜੇ ਰਹਿਣ ਵਾਲੇ ਸੇਵਕ ਸੀ ਉਸ ਵੇਲੇ ਉਸ ਥਾਂ ਤੇ ਥੋੜੇ ਜੇ ਦੂਰ ਹੀ ਸਨ। ਭਾਨੀ ਨੇ ਸੁਤ ਜਾਤ ਨਿਹਾਰਾ, ਇਹ ਜਰਾ ਬੀਬੀ ਭਾਨੀ ਨੇ ਆਪਣਾ ਜਿਹੜਾ ਸਪੁੱਤਰ ਬਾਲਕ ਅਵਸਥਾ ਵਿੱਚ ਅਮਰ ਅਰਜਨ ਦੇਵ ਜੀ ਉਹ ਜਾਂਦਿਆਂ ਵੇਖਿਆ ਵੀ ਇਹ ਤਾਂ ਪਿਤਾ ਸਤਿਗੁਰੂ ਦੇ ਪਣਗ ਵੱਲ ਨੂੰ ਜਾ ਰਿਹਾ ਹੈ। ਧਾਈ ਗਹਿਣੇ ਹੇਤ ਡਰ ਧਾਰਾ, ਹਿਰਦੇ ਵਿੱਚ ਡਰ ਧਾਰਿਆ ਵੀ ਇਹ ਚੱਲਿਆ ਬਾਲਕਾਂ ਨੂੰ ਸਤਿਗੁਰੂ ਨੇ ਰੋਕਿਆ ਹੋਇਆ ਵੀ ਨਹੀਂ ਕੋਈ ਆਉਣਾ ਚਾਹੀਦਾ ਹੈ, ਇਸ ਤਰ੍ਹਾਂ ਪੁੱਕਣ ਵਾਸਤੇ ਪਿੱਛੇ ਨੂੰ ਦੌੜੀ ਹੈ। ਖੇਲਤ ਲੱਗੀ ਦੇਹ ਬਹੁ ਮਾਟੀ, ਹਾਂ ਇੱਧਰ ਗੁਰੂ ਅਰਜਨ ਦੇਵ ਜੀ ਦੇ ਖੇਲਦਿਆਂ ਹੋਇਆ ਬਾਲਕ ਅਵਸਥਾ ਵਿੱਚ ਸਰੀਰ ਨੂੰ ਬੜਾ ਮਿੱਟੀ ਘੱਟਾ ਜਿਹਾ ਲੱਗਿਆ ਹੋਇਆ। ਠਾਡੋ ਗਹੇ ਪਲੰਗ ਕੀ ਪਾਟੀ, ਹਾਂ ਬੀਬੀ ਦੇ ਜਾਣ ਤੋਂ ਪਹਿਲਾਂ ਪੈਂਦਾ ਕਹਿੰਦੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਪਣਗ ਬਾਹੀ ਜੀ ਫੜ ਕੇ ਆਪ ਜੀ ਖੜਿਆ ਹੋ ਗਏ। ਆਵਤ ਜਨਨੀ ਲੱਗ ਤਹਿ ਗਯੋ, ਹਾਂ ਕਹਿੰਦੇ ਮਾਤਾ ਦੇ ਆਉਣ ਤੱਕ ਉੱਥੋਂ ਤੱਕ ਚਲੇ ਜਾਏ ਜਾਣੀ ਪਣਗ ਤੱਕ ਪਹੁੰਚ ਗਏ ਅਤੇ ਬਾਹੀ ਜੀ ਫੜ ਕੇ ਖੜ ਗਏ ਹੋਏ। ਸੰਗ ਪਲੰਗ ਕੇ ਠਾਡੋ ਭਯੋ, ਇਸ ਤਰ੍ਹਾਂ ਪਲੰਗ ਦੇ ਬਾਹੀ ਦਾ ਸਹਾਰਾ ਜਾ ਲੈ ਕੇ ਬਾਲ ਕਮਰਾ ਵਿੱਚ ਗੁਰੂ ਅਰਜਨ ਦੇਵ ਜੀ ਖੜ ਗਏ। ਹਾਂ ਗਹਿਣੇ ਹੇਤ ਜਬ ਨਿਕਟ ਸਿਧਾਰੀ, ਇੱਧਰ ਮਾਤਾ ਭਾਨੀ ਜੀ ਜਦੋਂ ਬਾਲਕ ਰੂਪ ਵਿੱਚ ਸਤਿਗੁਰੂ ਨੂੰ ਅਰਜਨ ਦੇਵ ਨੂੰ ਪੱਕਣ ਵਾਸਤੇ ਪਿੱਛੇ ਗਈ ਹੈ, ਦੇਖ ਕਿਰਪਾਲ ਨੇ ਗਿਰਾ ਉਚਾਰੀ। ਹਾਂ ਗੁਰੂ ਅਮਰਦਾਸ ਸਾਹਿਬ ਦਿਆਲੂ ਕਿਰਪਾਲੂ ਨੂੰ ਵੇਖ ਕਰਕੇ ਇਹਨਾਂ ਨੂੰ ਇਉਂ ਬਚਨ ਬਾਣੀ ਕਿਹਾ ਪੁੱਤਰੀ ਨੂੰ ਨਹਿਲ ਜਾਹੋ ਰਹਿਣ ਦੇਹੋ ਖਰੇ ਹੋ, ਮਹਾਰਾਜ ਕਹਿੰਦੇ ਵੀ ਇਹ ਬੱਚੇ ਨੂੰ ਸਾਡੇ ਦੋਤੇ ਨੂੰ ਤੂੰ ਖੜਾ ਦੇ, ਖੜਾ ਰਹਿਣ ਦੇ ਇਹਨੂੰ ਨਾ ਕੋਈ ਲਿਆ ਨਾ ਕੁਝ ਕਹਿ। ਜੁਗ ਕਰ ਸੋ ਗੁਰ ਕਹਿਬੋ ਕਰਿਓ, ਇਸ ਤਰ੍ਹਾਂ ਦੇ ਬਚਨ ਕਹਿ ਕੇ ਦੋਵਾਂ ਹੱਥਾਂ ਦੇ ਉੱਪਰ ਹੀ ਦੋਵੇਂ ਹੱਥਾਂ ਨਾਲ ਪਕੜ ਲਿਆ ਹੈ ਬਾਲਕ ਰੂਪ ਵਿੱਚ ਆਪ ਜੀ ਨੂੰ। ਉੱਪਰ ਕੋ ਉਠਾਏ ਤਬ ਤੋਲਿਓ, ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਹੱਥਾਂ ਨਾਲ ਫੜ ਕੇ ਦੇ ਤੇ ਤਾਂ ਨੂੰ ਚੁੱਕਿਆ ਤੇ ਭਜਨ ਦਾ ਬਹੁਤ ਜਾ ਧੋਲਿਆ ਹੈ। ਗੁਰੂ ਭਾਰ ਲੱਖ ਸੋ ਮੁਖ ਬੋਲਿਓ, ਹਾਂ ਬਹੁਤਾ ਭਾਰ ਦੋਤਿਆ ਦਾ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਮੁੱਖੋਂ ਇਉਂ ਬਚਨ ਬੋਲੇ ਹਨ। ਭਾਰੀ ਗੁਰ ਜਗ ਮਹਿ ਵਿਦਤਾ ਹੈ, ਮਹਾਰਾਜ ਕਹਿੰਦੇ ਬੀਬੀ ਭਾਨੀ ਇਹ ਜਿਹੜਾ ਬਾਲਕ ਹੈ ਨਾ ਤੇਰਾ ਇਹ ਤਾਂ ਭਾਰੀ ਗੁਰੂ ਹੋ ਕੇ ਪ੍ਰਗਟ ਹੋਵੇਗਾ। ਬਾਣੀ ਕੋ ਬੋਹਿਤ ਵੱਡ ਹੋਇਆ ਹੈ, ਇਹ ਜਿਹੜਾ ਤੇਰਾ ਪੁੱਤਰ ਹੈ ਬੱਚਾ ਇਹ ਤਾਂ ਬਾਣੀ ਦਾ ਬਹੁਤ ਵੱਡਾ ਜਹਾਜ਼ ਹੋਵੇਗਾ, ਬਾਣੀ ਦਾ ਜਹਾਜ਼ ਬਣਾਵੇਗਾ, ਬਹੁਤੀ ਬਾਣੀ ਉਚਾਰੇਗਾ। ਤਬ ਸ੍ਰੀ ਅਰਜਨ ਚਰਨ ਉਠਾਏਵ, ਜਦੋਂ ਇਹ ਬਚਨ ਕਹਿ ਰਹੇ ਇੱਧਰ ਬਾਹੀ ਜੀ ਫੜ ਕੇ ਮਹਾਰਾਜ ਬਾਲਕ ਅਵਸਥਾ ਵਿੱਚ ਖੜੋਤੇ ਹੈ ਤੇ ਚਰਨ ਜਾ ਤਾਂ ਨੂੰ ਚੁੱਕਿਆ ਵੀ ਅਸੀਂ ਪਣਗ ਤੇ ਬੈਠ ਜਾਈਏ। ਉੱਪਰ ਧਰਨ ਪਰਯੰਕ ਲੁਭਾਏ, ਇਸ ਤਰ੍ਹਾਂ ਕਹਿੰਦੇ ਲੋਭ ਜਾਂ ਲਾਲਚ ਜਾ ਕਰਦੇ ਵੀ ਪਣਗ ਉੱਪਰ ਅਸੀਂ ਜਾ ਬੈਠੀਏ ਨਾਨੇ ਦੀ ਗੋਦ ਵਿੱਚ। ਗੁਰੂ ਦੇਖ ਕਰ ਬਾਕ ਬਖਾਨੇ, ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਦੁੱਧ ਤੇ ਅਰਜਨ ਦੇਵ ਜੀ ਨੂੰ ਐਸਾ ਵੇਖ ਕੇ ਤਿਉ ਬਚਨ ਕਿਹਾ ਹੈ। ਅਬ ਤੇ ਹੀ ਗਾਦੀ ਲਲਚਾਨੇ, ਸਵੇਰੇ ਕਹਿਣ ਲੱਗੇ ਹੇ ਦੁੱਤਰੇ ਹੁਣੇ ਤੁਸੀਂ ਇਹ ਗੁਰਤਾ ਗੱਦੀ ਦਾ ਲਾਲਚ ਕਰਦੇ ਵੀ ਹੁਣੇ ਬਿਠਾਓ ਸਾਨੂੰ ਆਪਣੇ ਪਿਤਾ ਪਾਸ ਤੇ ਲੀਜ ਹੈ, ਇੰਨੀ ਕਾਲੀ ਨਾ ਕਰੋ ਆਪਣੇ ਪਿਤਾ ਦੇ ਕੋਲੋਂ ਇਹ ਗੱਦੀ ਤੁਸੀਂ ਲੈ ਲਿਓ। ਤਬ ਲੱਗ ਧੀਰਜ ਧਾਰ ਥਰੀਜ ਹੈ, ਉਹਨਾਂ ਚਿੱਕ ਤਾਂ ਵੀ ਬਾਲਕ ਦੁੱਤਰੇ ਧੀਰਜ ਧਾਰ ਕੇ ਹੇਠਾਂ ਹੀ ਟਿਕੀਏ ਅਜੇ ਨਹੀਂ ਸੁਣ ਕਰ ਅੱਗੇ ਹੋਊਗਾ ਇਹ ਸੁਣ ਕਰ ਪਿਤਾ ਬਾਕ ਅਨੁਕੂਲੇ। ਉਸ ਵੇਲੇ ਬੀਬੀ ਭਾਨੀ ਨੇ ਪਿਤਾ ਦੇ ਜਿਹੜੇ ਬਚਨ ਆਪਣੇ ਮਨ ਭਾਉਂਦੇ ਸੁਣ ਕੇ ਮਨ ਨੂੰ ਚੰਗਣ ਲੱਗਣ ਵਾਲੇ ਸੁਣ ਕੇ ਅਦਕ ਕਿਰਪਾ ਲਖ ਮਨ ਮਹਿ ਫੂਲੇ, ਪਿਤਾ ਸਤਿਗੁਰੂ ਦੀ ਬਹੁਤੀ ਕਿਰਪਾ ਹੋਈ ਹੈ ਜਿਸ ਕਰਕੇ ਬੜੇ ਪ੍ਰਸੰਨ ਹੋਏ ਹੈ ਮਾਤਾ ਜੀ। ਲੱਗ ਸੁਤ ਕੋ ਕੋ ਗੁਰ ਚਰਨਨ ਪਾਇਵ। ਜੋ ਆਪਣਾ ਛੋਟਾ ਸੁਪੁੱਤਰ ਹੈ ਅਰਜਨ ਦੇਵ ਜੀ, ਉਹਨਾਂ ਨੂੰ ਆਪਣੇ ਨਾਨੇ ਗੁਰੂ ਜੀ ਦੇ ਪਿਤਾ ਗੁਰੂ ਜੀ ਦੇ ਚਰਨੀ ਪਾਇਆ ਹੈ। ਲੈ ਕਰ ਗੋਦ ਪ੍ਰਮੋਦਤ ਲਿਆਇਵ। ਹਾਂ, ਇਸ ਤਰ੍ਹਾਂ ਬੜੇ ਕਹਿੰਦੇ ਆਨੰਦ ਹੋਏ, ਖੁਸ਼ ਹੋਏ, ਗੋਦ ਵਿੱਚ ਚੁੱਕ ਲਿਆਏ। ਹਾਂ, ਤਿੰਨਹ ਪੁੱਤਰ ਕੋ ਪ੍ਰਤ ਪਾਰਤ। ਤਿੰਨੇ ਪੁੱਤਰਾਂ ਨੂੰ ਪਿਰਥੀ ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਨੂੰ ਮਾਤਾ ਜੀ ਪਾਲ ਪੋਸ ਰਹੇ। ਪਿਤ ਸੇਵ ਮਹਿ ਪ੍ਰੀਤ ਧਾਰਤ। ਹਾਂ, ਪਿਤਾ ਸਤਿਗੁਰੂ ਦੀ ਸੇਵਾ ਵਿੱਚ ਬੜੀ ਪ੍ਰੀਤੀ ਰੱਖ ਰਹੇ। ਤਿਮਹੀ ਰਾਮਦਾਸ ਬੜ ਭਾਗੇ। ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਜੋ ਬਹੁਤ ਵੱਡੇ ਭਾਗਾਂ ਵਾਲੇ। ਨਿਸ ਬਾਸਰ ਸੇਵਾ ਮਹ ਲਾਗੇ। ਰਾਤ ਹੋਵੇ ਦਿਨ ਹੋਵੇ ਬਸ ਸੇਵਾ ਵਿੱਚ ਹੀ ਡਟੇ ਰਹਿੰਦੇ ਲੱਗੇ ਰਹਿੰਦੇ। ਦੋਹਰਾ ਇੱਕ ਦਿਨ ਸ੍ਰੀ ਸਤਿਗੁਰੂ ਜੀ। ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਅਮਰਦਾਸ ਸਾਹਿਬ ਜੀ ਅਮਰਦਾਸ ਸੁਖ ਰਾਸ, ਜੋ ਸੁਖਾਂ ਦੇ ਰਾਸ ਖਜ਼ਾਨਾ ਹਨ, ਸੁਖਾਂ ਦੇ ਰਾਸ ਖਾਣ ਹਨ। ਕਰਿਓ ਹਕਾਰਨ ਏਕਲੋ। ਹਾਂ, ਕਹਿੰਦੇ ਇਕੱਲਿਆਂ ਨੂੰ ਕਹਿੰਦੇ ਆਪਣੀ ਹਜ਼ੂਰੀ ਵਿੱਚ ਸਦਨਾ ਕੀਤਾ ਹੈ। ਪਾਰੋ ਆਪਣੇ ਪਾਸ, ਜੋ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਜੀ ਸਨ। ਚੌਪਈ ਪਰਮਹੰਸ ਅਵਸਥਾ ਜਾਹੀ। ਜਿਸ ਭਾਈ ਪਾਰੋ ਦੀ ਪਰਮਹੰਸਾਂ ਵਾਲੀ, ਮਹਾਨ ਤਤਵੇਥਿਆਂ ਵਾਲੀ, ਬ੍ਰਹਮ ਗਿਆਨੀਆਂ ਵਾਲੀ ਅਵਸਥਾ ਹੈ ਸੀ। ਜੜ ਚੇਤਨ ਇੱਕ ਤੇ ਬਿਲ ਗਾਹੀ। ਜਿਹੜੇ ਜੜ ਤੇ ਚੇਤਨ ਇੱਕ ਹੋ ਰਹੇ ਹੈ, ਇਸ ਨੂੰ ਕਹਿੰਦੇ ਜਿਸਨੇ ਬਿਲਗਾਹੀ ਕਿ ਵੱਖਰਾ ਵੱਖਰਾ ਕਰਕੇ ਜਾਣਿਆ ਹੋਇਆ ਸੀ। ਜਿਮ ਪਾਣੀ ਪੈ ਹੋਇਆ ਇੱਕ ਜਾਏ। ਜਿਹੜਾ ਪਾਣੀ ਹੈ ਤੇ ਪੈ ਕੇ ਦੁੱਧ ਹੈ, ਕਹਿੰਦੇ ਇੱਕ ਮਿਕ ਹੋ ਜਾਂਦੇ। ਹੰਸ ਕਰਹਿ ਦੋਇਨ ਪ੍ਰਥਕਾਏ। ਜਿਹੜਾ ਹੰਸ ਹੈ, ਕਹਿੰਦੇ ਚੁੰਝ ਜੀ ਮਾਰ ਕੇ ਦੁੱਧ ਵੱਖਰਾ ਕਰ ਦਿੰਦਾ ਤੇ ਪਾਣੀ ਵੱਖਰਾ ਕਰ ਦਿੰਦਾ ਹੈ। ਤੁਰਿਆ ਮਹਿ ਬ੍ਰਿਤ ਥਿਤ ਨਿਤ ਰਹੇ। ਇਸ ਤਰ੍ਹਾਂ ਕਹਿੰਦੇ ਭਾਈ ਪਾਰੋ ਜੀ ਨੇ ਜੜ ਤੇ ਚੇਤਨ ਨੂੰ ਵੱਖਰਾ ਕੀਤਾ, ਦੇਹ ਨੂੰ ਵੱਖਰਾ ਸਮਝਿਆ, ਜਿਹੜਾ ਅੰਦਰ ਚੇਤਨ ਸਰੂਪ ਨੂੰ ਵੱਖਰਾ ਸਮਝ ਲਿਆ ਹੈ। ਤੁਰੀ ਅਵਸਥਾ ਵਿੱਚ, ਚੌਥੀ ਅਵਸਥਾ ਵਿੱਚ ਹੀ ਇਹਨਾਂ ਦੀ ਜਿਹੜੀ ਮਨ ਦੀ ਬਿਰਤੀ ਟਿਕੀ ਰਹਿੰਦੀ ਹੈ, ਸੰਸਕ੍ਰਿਤ ਵਿੱਚ ਤੁਰੀ ਚੌਥੀ ਨੂੰ ਕਹਿੰਦੇ ਨੇ। ਇਸ ਕਰਕੇ ਜਿੱਥੇ ਵੀ ਤੁਰੀ ਸ਼ਬਦ ਜਾਂ ਤੁਰੀਆ ਆਵੇ ਉੱਥੇ ਚੌਥੀ ਮਹਿਣਾ ਸਮਝਣਾ ਹੈ। ਚੌਥੀ ਅਵਸਥਾ ਵਿੱਚ ਇਹਨਾਂ ਦੀ ਬਿਰਤੀ ਰਹਿੰਦੀ ਹੈ, ਤ੍ਰਿਗਣ ਅਤੀਤ ਰਹਿੰਦੀ ਹੈ। ਢਿੱਗ ਬਿਠਾਏ ਤੇ ਸੋ ਗੁਰ ਕਹੇ। ਐਸਾ ਜਿਹੜਾ ਇਹ ਪਰਮ ਤਤਵੇਤਾ ਭਾਈ ਪਾਰੋ ਨੂੰ ਕੋਲ ਬਿਠਾ ਕੇ ਸਤਿਗੁਰੂ ਜੀ ਸਾਥ ਦੇ ਬਚਨ ਕਹਿਣ ਲੱਗੇ। ਮਨ ਮੇਰੇ ਮਹਿ ਅਬ ਇਮ ਆਵੈ। ਭਾਈ ਪਾਰੋ ਪਰਮਹੰਸ, ਸਾਡੇ ਮਨ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਖਿਆਲ ਜਿਹਾ ਆਉਂਦਾ, ਗੁਰਤਾ ਗਾਦੀ ਤੋਂ ਬਿਠਾਵੈ। ਜਿਹੜਾ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦਾ ਤਖਤ ਹੈ, ਉਹਦੇ ਉੱਪਰ ਤੈਨੂੰ ਹੁਣ ਬਿਠਾ ਦਈਏ। ਪਰਮਹੰਸ ਮੇਰੋ ਈ ਰੂਪ। ਤੂੰ ਮਹਾਨ ਤਤਵੇਤਾ ਹੈ, ਮਹਾਨ ਬ੍ਰਹਮ ਗਿਆਨੀ, ਇਸ ਕਰਕੇ ਤੂੰ ਮੇਰਾ ਹੀ ਸਾਡਾ ਹੀ ਸਰੂਪ ਹੈ। ਪਰਮ ਅਵਸਥਾ ਸਦਾ ਅਨੂਪ। ਉਪਮਾ ਤੋਂ ਰਹਿ ਸਦਾ ਉੱਚੀ ਉੱਚੀ ਅਵਸਥਾ, ਉਹਦਾ ਤੂੰ ਮਾਲਕ ਹੈ। ਬਖਸ਼ਤ ਹਾਂ ਮੈਂ ਜਗ ਗੁਰ ਇਸ ਕਰਕੇ ਵੀ ਐਸੇ ਬ੍ਰਹਮ ਗਿਆਨੀ, ਸੰਸਾਰ ਦੀ ਜਿਹੜੀ ਗੁਰਿਆਈ ਗੱਦੀ ਅਸੀਂ ਤੈਨੂੰ ਹੁਣ ਬਖਸ਼ਦੇ ਹਾਂ। ਕਰਹੁ ਉਧਾਰ ਲੋਕ ਸਮਦਾਈ। ਗੁਰਤਾ ਗੱਦੀ ਦੇ ਉੱਪਰ ਬੈਠ ਕੇ ਬਹੁਤਾਂ ਦੇ ਲੋਕਾਂ ਦਾ ਵੀ ਤੂੰ ਉਧਾਰ ਕਰ। ਭਗਤ ਜਗਤ ਮਹਿ ਅਦਕ ਬਿਥਾ ਰਹ। ਭਾਈ ਪਾਰੋ ਜੀ, ਸੰਸਾਰ ਦੇ ਜਿਹੜੀ ਪ੍ਰੇਮਾ ਭਗਤੀ ਉਹ ਬਹੁਤ ਹੀ ਫੈਲਾਓ। ਪਰਉਪਕਾਰ ਕਾਰ ਕੋ ਸਾਰਹੋ। ਜਿਹੜਾ ਪਰਉਪਕਾਰ ਵਾਲਾ ਕਾਰ ਹੈ, ਕੰਮਾਂ ਨੂੰ ਤੁਸੀਂ ਸਾਰੋ ਪੂਰਾ ਕਰੋ। ਕਰ ਜੋੜੇ ਪਾਰੋ ਪੱਗ ਪਰਿਓ। ਭਾਈ ਪਾਰੋ ਜੀ ਨੇ ਹੱਥ ਜੋੜੇ ਅਤੇ ਗੁਰੂ ਅਮਰਦਾਸ ਸਾਹਿਬ ਦੇ ਚਰਨੀ ਪੈ ਗਿਆ ਹੈ। ਤਰਾਹੇ ਤਰਾਹੇ ਕਰ ਬਚਨ ਉਚਾਰਿਓ। ਮਹਾਰਾ ਰੱਖਿਆ ਕਰੋ, ਬਚਾ ਲੋ ਮਹਾਰਾਜ ਸ਼ਰਨ ਵਿੱਚ ਰੱਖਿਆ ਕਰੋ। ਇਸ ਤਰ੍ਹਾਂ ਬਚਨ ਕਿਹਾ ਨਿਮਰਤਾ ਨਾਲ। ਪ੍ਰਭ ਜੀ ਗੁਰ ਸਿੱਖੀ ਮੁਝ ਭਾਵੈ। ਪਰਮੇਸ਼ਰ ਸਤਿਗੁਰੂ ਮੈਂ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੀ ਜਿਹੜੀ ਚੰਗੀ ਲੱਗਦੀ ਹੈ। ਗੁਰ ਆਈ ਸਤਿਗੁਰ ਹੈ ਸੁਹਾਵੈ, ਜਿਹੜੀ ਗੁਰਿਆਈ ਕਰਦੀ ਹੈ ਤਾਂ ਸਤਿਗੁਰੂ ਨੂੰ ਹੀ ਸੋਭਨੀਕ ਹੈ। ਮੁਝ ਪਰ ਕਿਰਪਾ ਦ੍ਰਿਸ਼ਟ ਕਹ ਧਰੀਐ, ਸਤਿਗੁਰੂ ਅਰਦਾਸ ਸਾਹਿਬ ਜੀ ਮੇਰੇ ਉੱਪਰ ਤਾਂ ਮਿਹਰ ਦੀ ਨਿਗਾਹ ਹੀ ਰੱਖੀਏ। ਗੁਰ ਸਿੱਖੀ ਪਦ ਬਖਸ਼ਣ ਕਰੀਐ, ਮੈਨੂੰ ਤਾਂ ਮਹਾਰਾਜ ਜਿਹੜਾ ਗੁਰਸਿੱਖੀ ਦਾ ਰੁਤਬਾ ਗੁਰਸਿੱਖੀ ਦਾ ਪਦਵੀ ਉਹੀ ਬਖਸ਼ਿਸ਼ ਕਰ ਦਈਏ, ਮੈਂ ਸਿੱਖੀ ਰੂਪ ਵਿੱਚ ਹੀ ਪੂਰਾ ਰਹਾਂ। ਕਹਿ ਗੇ ਕਹਿ ਇਮ ਗਹੇ ਹਾਥ ਗੁਰ ਚਰਨਾ, ਇਸ ਤਰ੍ਹਾਂ ਨਿਮਰਤਾ ਦੇ ਬਚਨ ਕਹਿ ਕੇ ਗੁਰੂ ਮਹਾਰਾਜ ਦੇ ਜਿਹੜੇ ਚਰਨ ਹੈ ਭਾਈ ਪਾਰੋ ਜੀ ਨੇ ਹੱਥਾਂ ਵਿੱਚ ਫੜ ਲਏ। ਬਖਸ਼ੋ ਆਗਿਆ ਮੋਰਨ ਕਰਨਾ, ਮੈਨੂੰ ਬਖਸ਼ ਦਿਓ ਮਾਫ ਦਿਓ ਕਿਉਂਕਿ ਮੈਂ ਆਪ ਜੀ ਦੀ ਆਗਿਆ ਨੂੰ ਮੋੜਨਾ ਕਰ ਰਿਹਾ ਹਾਂ। ਸੁਣਤ ਵਿਖੇ ਗੁਰ ਅਮਰ ਬਖਾਨਾ, ਭਾਈ ਪਾਰੋ ਜੀ ਦੀ ਬੇਨਤੀ ਨੂੰ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਇਸ ਤਰ੍ਹਾਂ ਕਿਹਾ ਹੈ, ਜੇਕਰ ਸਿੱਖੀ ਮਹਿਮਾਨ ਮਾਨਾ, ਭਾਈ ਪਾਰੋ ਪਰਮਹੰਸ, ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਵੀ ਤੇਰਾ ਮਨ ਬਣਿਆ ਵੀ ਮੈਂ ਸਿੱਖੀ ਰਹਿਣਾ ਹੈ, ਸਦਨ ਆਪਣੇ ਆਪ ਚੱਲ ਜਾਵਾ, ਫਿਰ ਵੀ ਤਿਉਂ ਕਰ ਆਪਣੇ ਘਰ ਦੇ ਵਿੱਚ ਉਹ ਡੱਲੇ ਵਿੱਚ ਚਲਾ ਜਾ ਤੂੰ, ਤਨ ਤਿਆਗ ਹੋ ਇਮ ਬਿਲਮ ਲਗਾਵਾ, ਕਹਿੰਦੇ ਇਸ ਤਰ੍ਹਾਂ ਕਹਿੰਦੇ ਇਮ ਤਨ ਤਿਆਗ ਹੋ ਨਹਿ ਬਿਲਮ ਲਗਾਵਾ, ਨਹਿ ਬਿਲਮ ਲਗਾ ਹੁਣ ਤੂੰ ਦੇਰੀ ਨਾ ਲਾ ਟਿਲ ਨਾ ਕਰ, ਆਪਣੇ ਘਰ ਜਾ ਕੇ ਸਰੀਰ ਨੂੰ ਤੂੰ ਛੱਡ ਦੇ ਤਿਆਗ ਦੇ, ਮਮ ਚਰਨਨ ਮਹਿ ਤੇਰੀ ਪ੍ਰੀਤ, ਕਿਉਂਕਿ ਸਾਡੇ ਚਰਨਾਂ ਵਿੱਚ ਹੀ ਤੇਰੇ ਮਨ ਦੀ ਪ੍ਰੀਤੀ ਹੈ, ਮੋ ਮਹਿ ਮਿਲੋ ਆਨ ਸਿੱਖ ਮੀਤ, ਇਸ ਕਰਕੇ ਵੀ ਸਿੱਖ ਸਾਡੇ ਮਿੱਤਰ ਵਾਂਗ ਹੁਣ ਸਾਡੇ ਵਿੱਚ ਹੀ ਆ ਕੇ ਤੂੰ ਮਿਲ ਜਾ, ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਸ ਤਰ੍ਹਾਂ ਸਾਡੀ ਜੋਤ ਵਿੱਚ ਹੀ ਅਭੇਦ ਹੋ ਜਾ, ਦੋਹੇ ਸਹਿਤ ਮੈਂ ਅਪਰ ਸਰੀਰ, ਇਸ ਤਰ੍ਹਾਂ ਤੇਰੇ ਸਮੇਤ ਫਿਰ ਕਹਿੰਦੇ ਹੋਰ ਕਿਸੇ ਸਰੀਰ ਦੇ ਵਿੱਚ ਪ੍ਰਵਿਰਸ਼ਾ ਸਿੱਖਣ ਕੇ ਹਿਤ ਧੀਰ, ਧੀਰ ਜਵਾਨ ਸਿੱਖਾਂ ਦੇ ਭਲੇ ਵਾਸਤੇ ਅਸੀਂ ਪ੍ਰਵੇਸ਼ ਹੋਵਾਂਗੇ, ਹੋਰ ਕਿਤੇ ਹੁਣ ਜੋਤ ਅੱਗੇ ਸਰੀਰ ਵਿੱਚ ਜਗਾਵਾਂਗੇ, ਕਰਨੇ ਕਾਜ ਅਨਕ ਜਗ ਮਾਹੀ, ਕਿਉਂਕਿ ਸੰਸਾਰ ਦੇ ਵਿੱਚ ਅਨੇਕਾਂ ਅਸੀਂ ਕੰਮ ਕਰਨੇ ਆ, ਸੰਤ ਉਧਾਰਨ ਖਲਨ ਖਪਾਹੀ, ਜਿਹੜੇ ਸਾਧੂ ਸੰਸਿਮਰਨ ਕਰਨ ਵਾਲੇ ਉਹਨਾਂ ਨੂੰ ਦੁੱਖਾਂ ਤੋਂ ਉਧਾਰਨਾ ਛੋਣਾ, ਜਿਹੜੇ ਕੋਈ ਸਾਧੂ ਸੰਤਾਂ ਨੂੰ ਤੰਗ ਕਰਦੇ ਮੂਰਖ ਦੁਸ਼ਟ ਉਹਨਾਂ ਨੂੰ ਖਪਾਉਣਾ ਮਾਰਨਾ, ਸੁਣ ਆਗਿਆ ਪਾਰੋ ਕਰ ਬੰਦੇ, ਹਾਂ ਭਾਈ ਪਾਰੋ ਜੀ ਨੇ ਆਗਿਆ ਸੁਣ ਕੇ ਹੱਥ ਜੋੜੇ, ਕਰ ਬੰਧਨ ਕੋ ਹਿਰਦੈ ਆਨੰਦੇ, ਮਾਰਾ ਨੂੰ ਮੱਥਾ ਟੇਕਿਆ ਹਿਰਦੇ ਵਿੱਚ ਬੜਾ ਆਨੰਦ ਖੁਸ਼ ਹੈ, ਗਮਨਿਓ ਗ੍ਰਹਿ ਪਹੁੰਚਿਓ ਤਤਕਾਲਾ, ਕਹਿੰਦੇ ਦੇਰੀ ਨੀ ਲਾਈ ਹੈ ਘਰ ਵੱਲ ਨੂੰ ਚਲਿਆ ਗਿਆ, ਬੜੀ ਛੇਤੀ ਜਾ ਪਹੁੰਚਾ, ਅਧਿਕਾਰੀ ਜੇ ਪਿਖੇ ਵਿਸਾਲਾ, ਜਿਹੜੇ ਕਿ ਜਿਹੋ ਜਿਹੇ ਅਧਿਕਾਰੀ ਦੇਖੇ, ਜਿਹੋ ਜਿਹੇ ਕਿ ਪ੍ਰੇਮੀ ਹੱਕਦਾਰ ਕਿਸੇ ਚੀਜ਼ ਦੇ ਵਸੂ ਦੇ ਦੇਖੇ, ਸਰਬ ਸਮਾਜ ਬਾਂਟ ਤਿੰਨ ਦੀਨ, ਕੋਈ ਸਾਜੋ ਸਮਾਨ ਪਿਆ ਸੀ ਸਾਰਾ ਕਹਿੰਦੇ ਆਪਣੇ ਅਧਿਕਾਰੀਆਂ ਨੂੰ ਵੰਡ ਦਿੱਤਾ ਹੈ, ਪੜਵਾ ਬਸਤਰ ਦਰਬ ਰੱਖ ਲੀਨਸ, ਇੱਕ ਤਾਂ ਜਿਹੜੀ ਸਵਾਰੀ ਵਾਲੀ ਘੋੜੀ ਸੀ ਉਹ ਰੱਖ ਲਈ ਹੈ, ਕੁਝ ਕੀਮਤੀ ਬਸਤਰ ਸਨ ਉਹ ਰੱਖ ਲਏ ਹੈ, ਕੁਝ ਮਾਇਆ ਸੀ ਇਹ ਤਿੰਨ ਚੀਜ਼ਾਂ ਰੱਖ ਲਈਆਂ, ਬਾਕੀ ਜੋ ਕੁਝ ਘਰ ਵਿੱਚ ਪਿਆ ਸੀ ਸਭ ਵੰਡ ਦਿੱਤਾ ਸਿੱਖ ਸੇਵਕਾਂ ਨੂੰ, ਨਰ ਬ੍ਰਿੰਦਨ ਸੋ ਕੋ ਕਹਿਓ ਸੁਣਾਈ, ਉਸ ਤੋਂ ਬਾਅਦ ਫਿਰ ਜਿਹੜੇ ਸਮੂਹ ਸਿੱਖ ਸੇਵਕ ਸੀ ਉਹਨਾਂ ਨੂੰ ਸੁਣਾ ਕੇ ਭਾਈ ਪਾਰੋ ਜੀ ਨੇ ਆਖਿਆ, ਇਹ ਗੁਰ ਵਸਤ ਦੇਹ ਪਹੁੰਚਾਈ, ਇਹ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਤਿੰਨ ਵਸਤੂਆਂ ਭੇਟਾ ਕਰਨ ਯੋਗ, ਮੈਂ ਹੁਣ ਸਰੀਰ ਛੱਡ ਰਿਹਾ, ਸਰੀਰ ਤੋਂ ਬਾਅਦ ਘੋੜੀ ਤੇ ਇਹ ਵਸਤਰ ਤੇ ਇਹ ਜਿਹੜੀ ਮਾਇਆ ਮਹਾਰਾਜ ਦੇ ਕੋਲ ਤੁਸਾਂ ਨੇ ਪਹੁੰਚਾ ਦੇਣੀ ਹੈ, ਇਮ ਸਭ ਹੈਰਤ ਤਨ ਤਜ ਪਾਰੋ, ਇਮ ਸਭ ਹੈਰਤ, ਹੈਰਤ ਨਹੀਂ ਹੋਣਾ ਹੈਰਤ ਹੋਊਗਾ, ਨਹੀਂ ਹੈਰਤ, ਇਮ ਤਜ ਹੈਰਤ ਤਨ ਤਜ ਪਾਰੋ, ਇਸ ਤਰ੍ਹਾਂ ਕਹਿੰਦੇ ਸਾਰਿਆਂ ਦੇ ਹੈਰਤ ਕੀ ਵੇਖਦਿਆਂ ਹੋਇਆ ਭਾਈ ਪਾਰੋ ਜੀ ਨੇ ਸਰੀਰ ਛੱਡ ਦਿੱਤਾ, ਫੁੱਲ ਮਾਲ ਗਜ ਤਜੈ ਸੁਖਾਰੋ, ਫੁੱਲਾਂ ਦੀ ਮਾਲਾ ਜਿਹੜਾ ਹਾਥੀ ਬੜਾ ਸੌਖਾ ਹੀ ਛੱਡ ਦਿੰਦਾ ਹੈ, ਤੇ ਹੈਰਤ ਕੀਤਾ ਹੋਇਆ ਸਭ ਸਭਨ ਕਰਿਓ ਸਸਕਾਰ ਬਣਾਏ। ਮੈਂ ਗੁਰਸਿੱਖ ਸੀ ਬੜਾ ਕਹਿੰਦੇ ਅਰ ਸਤਕਾਰ ਨਾਲ ਬਣਾ ਸਵਾਰ ਕੇ ਫਿਰ ਇਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜਥਾ ਯੋਗ ਚਾਹੀਏ ਹੈ ਜਿਸ ਪਾਏ, ਇਸ ਤਰ੍ਹਾਂ ਯੋਗਤਾ ਅਨੁਸਾਰ ਚਾਹੀਦਾ ਸੀ ਉਸੇ ਯੋਗਤਾ ਅਨੁਸਾਰ ਸਤਕਾਰ ਨਾਲ ਸੰਸਕਾਰ ਕਰ ਦਿੱਤਾ। ਸ੍ਰੀ ਗੁਰ ਵਿਖੇ ਆਨ ਲੈ ਹੋਵਾ। ਭਾਈ ਪਾਰੋ ਜੀ ਕਹਿੰਦੇ ਸ੍ਰੀ ਛੱਡ ਕੇ ਤੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਵਿੱਚ ਆਲੀਨ ਹੋਏ, ਜੋਤ ਲੀਨ ਕਰ ਦਿੱਤੀ ਹੈ। ਜਿਨ ਜਿਨ ਅਗਿਆਨ ਭਰਮ ਕੋ ਖੋਵਾ। ਹਾਂ, ਜਿਸ ਸਤਿਗੁਰੂ ਨੇ ਕਹਿੰਦੇ ਅਗਿਆਨ ਤੇ ਭਰਮ ਬੇਅੰਤ ਗੁਰਸਿੱਖਾਂ ਦਾ ਖੋਇਆ ਹੈ, ਜਾਂ ਉਹ ਭਾਈ ਪਾਰੋ ਜੀ ਜਿਹਨੇ ਅਗਿਆਨ ਤੋਂ ਪੈਦਾ ਹੋਣ ਵਾਲਾ ਭਰਮ ਗਵਾ ਦਿੱਤਾ, ਉਹ ਗੁਰੂ ਅਮਰਦਾਸ ਵਿੱਚ ਲੀਨ ਹੋ ਗਿਆ। ਉਨ ਡੱਲੇ ਤੇ ਇੱਕ ਨਰ ਆਏ। ਉਹਨਾਂ ਕਹਿੰਦੇ ਡੱਲਾ ਨਗਰ ਤੋਂ ਇੱਕ ਕੋਈ ਪੁਰਸ਼ ਚੱਲ ਕੇ ਆਇਆ ਹੈ। ਪਾਰੋ ਕੋ ਪਰ ਲੋਕ ਸੁਣਾਏ। ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਪਾਰੋ ਜੀ ਮਹਾਰਾ ਪਰਲੋਕ ਕਰਨ ਕਰਕੇ ਅਕਾਲ ਚਲਾਣਾ ਕਰ ਗਏ, ਸੱਚਖੰਡ ਚਲੇ ਗਿਆ, ਸੁਣਾਇਆ ਬਚਨ। ਸਭ ਸਿੱਖਣ ਕੋ ਮੋਹ ਮਹਾਨਾ। ਉਸ ਤੋਂ ਸੁਣ ਕੇ ਸਾਰੇ ਗੁਰਸਿੱਖਾਂ ਦੇ ਮਨ ਦੇ ਵਿੱਚ ਭਾਈ ਪਾਰੋ ਦਾ ਬੜਾ ਮੋਹ ਜਾਇਆ ਹੈ। ਸਿਮਰਹਿ ਪਾਰੋ ਗੁਣ ਨਾਨਾ। ਹਾਂ, ਸਿਮਰਹਿ ਪਾਰੋ ਕੇ ਗੁਣ ਨਾਨਾ। ਭਾਈ ਪਾਰੋ ਜੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਗੁਣ ਹੈ ਖੂਬੀਆਂ ਨੂੰ ਯਾਦ ਕਰਦੇ ਗੁਰੂ ਕੇ ਸਿੱਖ। ਮ੍ਰਿਦੁਲ ਸਰਲਤਾ ਮੁਦਤਾ ਮੈਂਤਰੀ। ਭਾਈ ਪਾਰੋ ਜੀ ਅੰਦਰ ਕਹਿੰਦੇ ਬੜੀ ਮ੍ਰਿਦਲਤਾ ਕੋਮਲਤਾ ਸੀ, ਨਰਮ ਸੁਭਾਅ ਸੀ, ਸਰਲਤਾ ਨਿਸ਼ਕਪਟ ਦਾ ਸੁਧਾ ਸੁਧਾਪਣਾ ਸੁਭਾਅ ਸੀ, ਬੜੀ ਪ੍ਰਸੰਨ ਰਹਿੰਦੇ ਸਨ ਤੇ ਮੈਤਰੀ ਭਾਵ ਸੀ, ਸਭ ਦੇ ਵਾਂਗ ਮਿੱਤਰਾਂ ਵਾਂਗ ਭਗਵੰਤ ਦੇ ਸਨ। ਵੱਡ ਜੋਧਾ ਮਮ ਸਤਰੂ ਜੈਂਤਰੀ। ਬੜੇ ਭਾਰੀ ਜੋਧੇ ਸਨ ਭਾਈ ਪਾਰੋ ਜੀ, ਜੋ ਮਨ ਰੂਪੀ ਬੈਰੀ ਨੂੰ ਜਿੱਤਣ ਵਾਲੇ ਸਨ। ਤਰਵਰ ਸਮਸਰ ਪਰ ਉਪਕਾਰੀ। ਜਿਵੇਂ ਬਿਰਸ਼ ਕਹਿੰਦੇ ਹੁੰਦਾ ਉਹਦੇ ਸਮਾਨ ਕਹਿੰਦੇ ਪਰਉਪਕਾਰੀ ਸੀ ਸਾਰਿਆਂ ਨੂੰ, ਕਹਿੰਦੇ ਜਿਵੇਂ ਬਿਰਸ਼ ਫਲ ਦੇ ਕੇ ਤ੍ਰਿਪਤ ਕਰਦੇ ਉਹ ਤ੍ਰਿਪਤ ਕਰਦੇ ਸੀ, ਬ੍ਰਹਮ ਗਿਆਨ ਰੂਪੀ ਫਲ ਬਖਸ਼ ਕੇ। ਸਹਿਨਸ਼ੀਲ ਔਰ ਧੀਰਜ ਧਾਰੀ। ਸਹਿਨਤਾ ਸ਼ੀਲਤਾ ਵਾਲੇ ਸਨ, ਹਿਰਦੇ ਦੇ ਬੜੇ ਧੀਰਜ ਧਾਰੀ ਸਨ ਭਾਈ ਪਾਰੋ। ਸਤਿਗੁਰ ਸਿੱਖਨ ਕੋ ਸਮਝਾਏ। ਇਧਰ ਸਤਿਗੁਰਾਂ ਨੇ ਸਿੱਖਾਂ ਨੂੰ ਸਮਝਾਇਆ ਬੁਝਾਇਆ। ਇਹ ਆਨੰਦ ਕੇ ਸਿੰਧ ਸਮਾਏ। ਜਿਹੜਾ ਭਾਈ ਪਾਰੋ ਬ੍ਰਹਮ ਗਿਆਨੀ ਸੀ ਇਹ ਤਾਂ ਸਰੀਰ ਛੱਡ ਕੇ ਜਿਹੜਾ ਆਨੰਦਾ ਸਮੁੰਦਰ ਵਾਹਿਗੁਰੂ ਦੇ ਵਿੱਚ ਸਮਾ ਗਿਆ ਹੈ। ਅਸ ਨਰ ਹੋਤ ਨਾ ਸੋਚਣ ਜੋਗ। ਸਿੱਖੋ ਇਹੋ ਜਿਹੇ ਜਦੋਂ ਬ੍ਰਹਮ ਗਿਆਨੀ ਤਤਵੇ ਤੇ ਸਰੀਰ ਛੱਡ ਜਾਂਦੇ ਉਹ ਕਹਿੰਦੇ ਸੋਚ ਕਰਨ ਜੋਗ ਫਿਕਰ ਕਰਨ ਜੋਗ ਨਹੀਂ ਹੁੰਦੇ। ਬ੍ਰਹਮ ਗਿਆਨ ਸੋ ਜਿਨ ਕੋ ਜੋਗ। ਹਮੇਸ਼ਾ ਬ੍ਰਹਮ ਦੇ ਗਿਆਨ ਦੇ ਨਾਲ ਹੀ ਜੁੜਨਾ ਹੁੰਦਾ। ਜਿਨਹੋ ਜਨਮ ਵਿਸ਼ਿਅਨ ਲਗ ਹਾਰਾ। ਮਨੁੱਖਾਂ ਦੇ ਮਰਨ ਤੋਂ ਬਾਅਦ ਫਿਕਰ ਚਿੰਤਾ ਕਰਨਾ ਕਹੀਏ, ਜਿਨ੍ਹਾਂ ਨੇ ਵਿਸ਼ਿਆਂ ਵਿੱਚ ਹੀ ਲੱਗ ਗਏ ਮਨੁੱਖਾ ਜਨ ਨੂੰ ਹਾਰ ਦਿੱਤਾ। ਜਥਾ ਜੂਪ ਮਹਿ ਦਰਬ ਉਦਾਰਾ। ਜਿਵੇਂ ਜੂਏ ਵਾਰ ਕਹਿੰਦੇ ਜੂਏ ਦੇ ਵਿੱਚ ਸਾਰਾ ਧਨ ਹਾਰ ਦਿੰਦੇ ਆ, ਜਿਨ੍ਹਾਂ ਨੇ ਮਨੁੱਖ ਜਨ ਵਿਸ਼ਿਆਂ ਵਿੱਚ ਹੀ ਹਾਰਤਾ ਲਾਤਾ। ਨਹਿ ਗੁਰ ਸ਼ਬਦ ਜਿਨਹੋ ਕਬ ਸੁਣਿਓ। ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਿਤੇ ਵੀ ਸਾਧ ਸੰਗਤ ਵਿੱਚ ਜਾ ਕੇ ਗੁਰੂ ਦਾ ਸ਼ਬਦ ਹੀ ਨਹੀਂ ਸੁਣਿਆ। ਸਤ ਸੰਗਤ ਸਤ ਨਾਮ ਨਾ ਭੰਨਿਓ। ਸਤ ਸੰਗਤ ਵਿੱਚ ਬੈਠ ਕੇ ਕਿਤੇ ਸਤ ਨਾਮ ਵਾਹਿਗੁਰੂ ਦਾ ਜਾਪ ਨਹੀਂ ਸੁਣਿਆ ਕਰਿਆ। ਸੇ ਸੋਚਣ ਕੇ ਜੋਗ ਸਭਨ ਕੇ। ਇਹੋ ਜਿਹੜੇ ਲੋਕ ਜਦੋਂ ਮਰ ਜਾਂਦੇ ਆ ਫਿਰ ਉਹ ਸਾਰਿਆਂ ਦੇ ਕਹਿੰਦੇ ਸੋਚਣ ਯੋਗ, ਉਹਨਾਂ ਦਾ ਫਿਕਰ ਕਰਨਾ ਚਾਹੀਦਾ ਵੀ ਇਹ ਐਵੇਂ ਕਿਉਂ ਮਰ ਗਏ, ਉਹ ਕਿਉਂ ਗਵਾ ਗਏ, ਫਿਕਰ ਉਹਨਾਂ ਦਾ ਕਰੀਏ। ਜੋ ਤਤ ਪਰ ਨਹਿ ਗੁਰੂ ਜਜਨ ਕੇ। ਜਿਹੜੇ ਵੀ ਗੁਰੂ ਮਹਾਰਾਜ ਦੇ ਪੂਜਾ ਕਰਦੇ ਉੱਪਰ ਤਤਪਰ ਨੀ ਸਾਵਧਾਨ ਨਹੀਂ ਰਹੇ ਹਨ। ਕਹਿ ਦਾਸਨ ਕੋ ਧੀਰਜ ਦੀਨ। ਇਸ ਤਰ੍ਹਾਂ ਕਹਿ ਕੇ ਆਪਣੇ ਦਾਸਾਂ ਨੂੰ ਸਤਿਗੁਰੂ ਨੇ ਧੀਰਜ ਦਿੱਤਾ ਹੈ। ਦੀਨ ਮਨੇ ਜੋ ਪ੍ਰੇਮ ਵਿਹੀਨ ਪ੍ਰਵੀਨ। ਬੜੇ ਦੀਨ ਮਨ ਹੋਏ ਬੈਠੇ ਆ, ਇਹਨ ਮਾਣੇ ਬੈਠੇ ਹੋਏ ਸੀ ਤੇ ਪ੍ਰੇਮ ਵਿੱਚ ਬੜੇ ਭਾਰੇ ਪ੍ਰਵੀਨ ਸੀ, ਸਿਆਣੇ ਸੀ। ਬੀਨ ਸਿੱਖਿਆ ਸਭ ਤੇ ਖੱਟ ਲੀਨ। ਗੁਰੂ ਅਮਰਦਾਸ ਸਾਹਿਬ ਜੀ ਦੇ ਸਿੱਖ ਸੇਵਕ ਬੈਠੇ ਸੀ ਸਾਰਿਆਂ ਦੇ ਵਿੱਚੋਂ, ਛੇਕ ਜਿਹੜੇ ਸਿੱਖ ਸਿਆਣੇ ਸਿਆਣੇ ਆਪ ਜੀ ਨੇ ਚੁਣ ਲਏ ਨੇ। ਲੀਨ ਪ੍ਰੇਮ ਮਹਿ ਜਿਨ ਮਨ ਕੀਨ। ਜਿਨ੍ਹਾਂ ਨੇ ਆਪਣੇ ਮਨ ਨੂੰ ਪ੍ਰੇਮ ਦੇ ਵਿੱਚ ਹੀ ਲੀਨ ਕੀਤਾ ਹੋਇਆ ਸੀ, ਉਹ ਛੇ ਸਿੱਖ ਸਿਆਣੇ ਸਿਆਣੇ ਸਤਿਗੁਰੂ ਨੇ ਚੁਣ ਕੇ ਬਾਹਰ ਕੱਢ ਲਏ। ਜਿਵੇਂ ਛੇ ਗੁਰਸਿੱਖਾਂ ਨੂੰ ਆਪਣਾ ਜਿਹੜਾ ਸੁਪੁੱਤਰ ਮੋਹਰੀ ਹੈ, ਇਹ ਸੱਤਾਂ ਜਾਣਿਆਂ ਨੂੰ ਫਿਰ ਟੱਲੇ ਵਿੱਚ, ਉਹ ਜਿਵੇਂ ਆਮ ਕੋਈ ਸਰੀਰ ਚੜ੍ਹਾਈ ਕਰ ਜਾਏ, ਇਹ ਆਪਣਾ ਪ੍ਰੇਮ ਪਿਆਰ ਅੰਦਰਲਾ ਜਿਹੜਾ ਕੋਈ ਹੈ ਉਹ ਜਣਾਉਣ ਵਾਸਤੇ ਉਹ ਅਸੀਂ ਇਕੱਠੇ ਹੋ ਕੇ ਜਾਈ ਜਾਂਦੇ ਹਾਂ। ਇਸ ਤਰ੍ਹਾਂ ਉਹ ਸੰਸਾਰੀ ਜਿਹੜੀ ਕਿਰਿਆ ਉਹਨੂੰ ਪੂਰਿਆ ਕਰਨ ਵਾਸਤੇ ਗੁਰੂ ਮਹਾਰਾਜ ਨੇ ਆਪਣੇ ਵੱਲੋਂ ਹੀ ਛੇ ਗੁਰਸਿੱਖ ਅਤੇ ਆਪਣੇ ਛੋਟੇ ਸੁਪੁੱਤਰ ਭਾਈ ਮੋਹਰੀ ਜੀ ਨੂੰ ਡੰਡੇ ਵਿੱਚ ਭੇਜਿਆ ਸੀ। ਆ ਕੇ ਸਾਰੀ ਉਹਨਾਂ ਕਰਮ ਕਿਰਿਆ ਅੱਗੇ ਹੋ ਕੇ ਕਰੀ ਕਰਵਾਈ ਅਤੇ ਵਾਪਸ ਪਰਤੇ, ਸਾਰੀ ਉਹ ਅੰਤਮ ਸਾਰਕ ਦੀ ਕਿਰਿਆ ਦੱਸੀ ਦਸਾਈ। ਅਤੇ ਉਹ ਪ੍ਰਸੰਗ ਅੱਗੇ ਆਏਗਾ, ਉਹ ਆਪਾਂ ਸਮੇਂ ਅਨੁਸਾਰ ਕੱਲ੍ਹ ਨੂੰ ਪੜ੍ਹ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ ਜੀ। ਕਹਿ ਦਾਸਨ ਕੋ ਧੀਰਜ ਦੀਨ, ਦੀਨ ਮਨੇ ਜੋ ਪ੍ਰੇਮ ਪ੍ਰਵੀਨ, ਬੀਨ ਸਿੱਖਣ ਸਭ ਤੇ ਖੱਟ ਲੀਨ, ਲੀਨ ਪ੍ਰੇਮ ਮਹਿ ਜਿਨ ਮਨ ਕੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।